ਅਮਰਦਾਸ ਪਰਵੰਦ ਰਾਮਦਾਸ ਅਰਜਨ ਗੁਰੂ ਔਰ ਸ਼੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਤਾਰ ਏਕ ਅੰਕਾਰਾ ਸਤਿਗੁਰੂ ਤਿਹੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਵਾਹਿਗੁਰੂ ਸਾਹਿਬ ਜੀਓ ਸਵਈਆ ਘਰ ਬੰਦ ਉਬੈ ਕਰ ਬੰਦ ਗੁਰੂ ਸੁਖ ਕੰਦ ਸਦਾ ਦੁਖ ਦੁੰਦ ਨਿਕੰਦੂ ਅਰਬਿੰਦ ਪਦੰਗ ਮਨ ਹੋ ਮਲਿੰਦ ਜੋ ਮੋਹ ਕੋ ਮੂਲ ਬਿਨਾਸ ਬਿਲੰਦੂ ਕਰ ਬੰਦ ਉਬੈ ਕਰ ਬੰਦ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਗੁਰੂ ਮਹਾਰਾਜ ਜੀ ਕਿਰਪਾ ਨਾਲ ਬਖਸ਼ਿਸ਼ ਤੇ ਰਹਿਮਤ ਨਾਲ ਆਪਾਂ ਸੰਗਤ ਰੂਪ ਵਿੱਚ ਜੁੜ ਕੇ ਗੁਰਬਾਣੀ ਦੇ ਕੀਰਤਨ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਸਰਵਣ ਕਰਕੇ ਲਾਹਾ ਹਾਸਲ ਕਰ ਰਹੇ ਹਾਂ। ਅੱਜ ਵੀ ਮਹਾਨ ਲਾਹਾ ਲੈਣ ਲਈ ਸਤਿਗੁਰੂ ਦੇ ਦਰਬਾਰ ਵਿੱਚ ਹਾਜ਼ਰੀਆਂ ਭਰਦਿਆਂ ਹੋਇਆਂ ਸੰਗਤ ਰੂਪ ਵਿੱਚ ਜੁੜ ਰਹੇ ਹਾਂ। ਆ ਰਿਹਾ ਇਤਿਹਾਸ ਵਿੱਚ ਪ੍ਰਸੰਗ ਸਰਵਣ ਕਰਨ ਤੋਂ ਪਹਿਲਾਂ ਪਿਛਲੇ ਪ੍ਰਸੰਗ ਨਾਲ ਲੜੀ ਜੋੜਨ ਵਾਸਤੇ ਥੋੜ੍ਹਾ ਜਿਹਾ ਸੰਖੇਪਤ ਰੂਪ ਵਿੱਚ ਇਤਿਹਾਸ ਦਾ ਪ੍ਰਸੰਗ ਹੈ ਉਹ ਅੱਜ ਵੀ ਸੁਣਾਇਆ ਜਾ ਰਿਹਾ ਹੈ, ਕਿਉਂਕਿ ਇਸ ਦੇ ਨਾਲ ਲੜੀ ਜੁੜ ਜਾਂਦੀ ਹੈ। ਜਿਹੜਾ ਕੋਈ ਮਾਈ ਭਾਈ ਪਹਿਲੇ ਦਿਨ ਹੀ ਗੁਰੂ ਕੇ ਦਰਬਾਰ ਕਥਾ ਸੁਣ ਲਈ ਆਇਆ ਹੁੰਦਾ ਹੈ ਉਹਨੂੰ ਫਿਰ ਪਿਛਲੇ ਪ੍ਰਸੰਗ ਦੀ ਵਾਕਫੀਅਤ ਹੋਣ ਕਰਕੇ ਅਗਲਾ ਜਿਹੜਾ ਪ੍ਰਸੰਗ ਆਉਣਾ ਹੁੰਦਾ ਉਹਦੀ ਸੁਖਲੀਆਂ ਸਮਝ ਪੈਣੀ ਸ਼ੁਰੂ ਹੋ ਜਾਂਦੀ ਹੈ। ਇਸ ਤਰ੍ਹਾਂ ਉਹਨੂੰ ਵੀ ਲਾਹਾ ਹਾਸਲ ਹੋ ਜਾਂਦਾ ਹੈ। ਉਹ ਪ੍ਰਸੰਗ ਆਪਾਂ ਕੱਲ੍ਹ ਸੁਣਿਆ ਹੀ ਹੈ, ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਗਊਆਂ ਮੱਝਾਂ ਲੈ ਕੇ ਪਿਤਾ ਜੀ ਦੀ ਆਗਿਆ ਨੂੰ ਮੰਨਦੇ ਬਾਹਰ ਚਲੇ ਗਏ। ਸਾਰੀ ਦਿਹਾੜੀ ਇਸ ਤਰ੍ਹਾਂ ਹੀ ਮੱਝਾਂ ਚਰਾਈਆਂ ਵਾਪਸ ਲੈ ਆਏ ਅਤੇ ਅਗਲੇ ਦਿਨ ਗਏ ਅਤੇ ਹੋਰ ਲੀਲਾ ਕਰ ਦਿੱਤੀ ਹੈ। ਇੱਕ ਹਰਾ ਭਰਾ ਜਵਾਰ ਦਾ ਖੇਤ ਜਾ ਦੇਖ ਕੇ ਜਿਹੜੀ ਬਾੜ ਜੀ ਕੀਤੀ ਉਹਨੂੰ ਪਾਸੇ ਕਰ ਦਿੱਤਾ ਹੈ ਅਤੇ ਜ਼ਬਰਦਸਤੀ ਜਿਹੜੀਆਂ ਗੂੰਗਾਂ ਮੱਝਾਂ ਉਹਦੇ ਵਿੱਚ ਤਖਤੀਆਂ ਬਾੜ ਦਿੱਤੀਆਂ ਹਨ ਅਤੇ ਉਹ ਗੂੰਗਾਂ ਮੱਝਾਂ ਹਰਾ ਭਰਾ ਖੇਤ ਚਰ ਕੇ ਰੱਜ ਭੁੱਜ ਕੇ ਪਿੱਛੇ ਹੀ ਬੈਠ ਗਈਆਂ। ਕੁਝ ਮਿਲ ਦਿੱਤਾ ਹੈ, ਇਸ ਤਰ੍ਹਾਂ ਕੁਝ ਖਾ ਕੇ ਉਜਾੜ ਦਿੱਤਾ ਹੈ। ਜਿਹੜਾ ਖੇਤ ਦਾ ਮਾਲਕ ਜ਼ਿਮੀਂਦਾਰ ਜਦੋਂ ਆਇਆ ਦੇਖਿਆ ਹੈ, ਬਹੁਤ ਗੁੱਸੇ ਵਿੱਚ ਆਇਆ, ਕਿਹੜਾ ਵੀ ਸਮਝ ਹੈ ਜਿਵੇਂ ਇਹਨੇ ਖਸਮੀ ਹੁੰਦੀ ਹੈ, ਜਿਵੇਂ ਇਹਦਾ ਕੋਈ ਮਾਲਕ ਨਹੀਂ ਹੁੰਦਾ। ਵੇਖੋ ਇਹ ਬੜੇ ਪਏ ਆ, ਖਾ ਪੀ ਕੇ ਰੱਜ ਕੋਈ ਵਿੱਚ ਹੀ ਬੈਠੇ ਨੇ। ਜਦੋਂ ਉੱਚੀ ਉੱਚੀ ਜੀ ਬੋਲਣ ਲੱਗਿਆ ਮਹਾਰਾਜ, ਉੱਠ ਕੇ ਸੋਟੀ ਜੀ ਫੜ ਕੇ ਗੂੰਗਾਂ ਮੱਝਾਂ ਨੂੰ ਖੇਤ ਤੋਂ ਬਾਹਰ ਕੱਢਣ ਲੱਗ ਪਏ। ਉਸ ਵੇਲੇ ਗੁੱਸੇ ਵਿੱਚ ਆਇਆ, ਕਿਹਾ ਨਹੀਂ, ਹੁਣ ਜਾਣ ਨਹੀਂ ਦੇਣਾ ਤੁਹਾਨੂੰ, ਜਿੰਨਾ ਨੁਕਸਾਨ ਉਜਾੜਾ ਕੀਤਾ ਇਹਦਾ ਰੁਪਇਆ ਭਰਨਾ ਪਏਗਾ। ਇਸ ਤਰ੍ਹਾਂ ਮਹਾਰਾਜ ਦੇ ਕਹਿੰਦਿਆਂ ਕਹਿੰਦਿਆਂ ਇਸਨੇ ਗੂੰਗਾਂ ਮੱਝਾਂ ਅੱਗੇ ਲਾ ਲਈਆਂ। ਮਹਾਰਾਜ ਕਹਿੰਦੇ ਵੀ ਜੋ ਕਿਸਮਤ ਵਿੱਚ ਲਿਖਿਆ ਹੁੰਦਾ ਉਹ ਮਿਲੀ ਜਾਣਾ ਹੁੰਦਾ ਹੈ, ਇਸ ਕਰਕੇ ਤੂੰ ਐਸਾ ਨਾ ਕਰ ਕਰਾ। ਬਾਕੀ ਜਿਸ ਕੰਮ ਨੇ ਵਿਗੜਨਾ ਉਹ ਵਿਗੜੀ ਜਾਂਦਾ ਹੁੰਦਾ ਹੈ, ਅਤੇ ਜੇ ਉਹਨੂੰ ਸਵਾਰਨ ਦੀ ਕੋਸ਼ਿਸ਼ ਕਰੇ ਵਿਗੜਿਆ ਨਹੀਂ ਸਵਰਦਾ ਹੁੰਦਾ ਹੈ। ਇਸ ਕਰਕੇ ਜੋ ਹੋ ਗਿਆ ਹੋ ਗਿਆ, ਇਸ ਨੂੰ ਛੱਡ ਖੇੜਾ। ਪਰ ਇਹ ਮਹਾਰਾਜ ਦੀ ਗੱਲ ਹੀ ਨਹੀਂ ਸੁਣਦਾ। ਅਖੀਰੀ ਰਾਏ ਬੁਲਾਰ ਕੋਲ ਆ ਸ਼ਿਕਾਇਤ ਕੀਤੀ ਵੀ ਇਹਨਾਂ ਨੇ ਗੂੰਗਾਂ ਮੱਝਾਂ ਵਾੜ ਕੇ ਮੇਰਾ ਹਰਾ ਘਰਾ ਫਿਰ ਉਜਾੜ ਦਿੱਤਾ ਹੈ, ਇਸ ਨੂੰ ਵੀ ਗੁਰੂ ਮਹਾਰਾਜ ਦੇ ਸੰਬੰਧ ਵਿੱਚ ਕੋਈ ਪਤਾ ਨਹੀਂ। ਫਿਰ ਇਹਨਾਂ 'ਤੇ ਗੁੱਸੇ ਜਿਹੇ ਹੋ ਕੇ ਰੁੱਖਾ ਜਿਹਾ ਹੀ ਬੋਲਿਆ ਹੈ। ਫਿਰ ਉਸ ਵੇਲੇ ਪਤਾ ਕੀਤਾ ਵੀ ਇਹ ਤਾਂ ਕਾਲੂ ਜੀ ਦਾ ਸਪੁੱਤਰ ਹੈ। ਜਿਹੜੇ ਕੋਈ ਦਾਸ ਸੀ ਉਹ ਕਹਿੰਦੇ ਇਹ ਤਾਂ ਕੁਝ ਸਮਦਿਨਾਂ ਤੋਂ ਦੀਵਾਨੇ ਮਸਤਾਨੇ ਜੇ ਹੋਏ, ਕਹਿੰਦੇ ਫਿਰ ਉਹਨੂੰ ਬੁਲਾਓ, ਉਹਦੇ ਕੋਲ ਉਜਾੜਾ ਇਹਦਾ ਪੈਸਾ ਭਰਿਆ ਜਾਏਗਾ। ਉਹਨੇ ਕਿਉਂ ਇਹਨਾਂ ਨੂੰ ਇਸ ਤਰ੍ਹਾਂ ਗੂੰਗਾਂ ਮੱਝਾਂ ਦੇ ਕੇ ਚਾਰਨ ਲਈ ਭੇਜਿਆ ਹੈ। ਜਦੋਂ ਇਹ ਕਾਲੂ ਜੀ ਆਏ ਅਤੇ ਗੁੱਸੇ ਵਿੱਚ ਭਰਿਆ ਰਾਏ ਬੁਲਾਰ ਕੁਝ ਕਹਿਣ ਲੱਗਿਆ ਹੈ ਵੀ ਇਹ ਜਾੜੇ ਦਾ ਸਾਰਾ ਪੈਸਾ ਭਰ। ਗੁਰੂ ਨਾਨਕ ਸਾਹਿਬ ਜੀ ਬੋਲੇ ਇਹਦੇ ਵੀ ਕਿਉਂ ਪੈਸਾ ਭਰਿਆ ਜਾਏ, ਇਹ ਜ਼ਿਮੀਂਦਾਰ ਐਵੇਂ ਝੂਠ ਮੂਠ ਬੋਲੀ ਜਾਂਦਾ ਹੈ, ਕੋਈ ਨੁਕਸਾਨ ਨਹੀਂ ਕੋਈ ਉਜਾੜਾ ਨਹੀਂ ਹੋਇਆ, ਜਦੋਂ ਉਜਾੜਾ ਨਹੀਂ ਕਿਉਂ ਅਸੀਂ ਇਹ ਭਰੀ ਪੈਸਾ। ਉੱਥੇ ਤਾਂ ਇੱਕ ਟਾਂਡਾ ਵੀ ਨਹੀਂ ਟੁੱਟਿਆ ਹੋਇਆ, ਇਹ ਐਵੇਂ ਕਰੀ ਜਾਂਦਾ ਹੈ। ਉੱਧਰ ਜਿਹੜਾ ਜ਼ਿਮੀਂਦਾਰ ਆ ਉਹ ਕਹਿੰਦਾ ਇੱਕ ਟਾਂਡਾ ਵੀ ਸਾਬਤ ਨਹੀਂ ਹੈ। ਸੁਣ ਕੇ ਫਿਰ ਸੰਸਾ ਜਿਹਾ ਹੋਇਆ, ਇੱਕ ਨੌਕਰ ਜਿਹਾ ਭੇਜਿਆ ਬਾਹਰ ਵੀ ਤੂੰ ਦੇਖ ਕੇ ਆ ਕੇ। ਉਹ ਗਿਆ ਅਤੇ ਉਵੇਂ ਹਰਾ ਭਰਾ, ਕੋਈ ਚੀਲਾ ਨਹੀਂ ਟੁੱਟਾ ਹੈ, ਕੋਈ ਨੁਕਸਾਨ ਨਹੀਂ ਹੈ। ਆ ਕੇ ਰਾਏ ਬੁਲਾਰ ਨੂੰ ਕਹਿ ਦਿੱਤਾ ਵੀ ਇਹ ਜ਼ਿਮੀਂਦਾਰ ਸੋਲਾਂ ਨੇ ਝੂਠ ਬੋਲਦਾ, ਇਹਦਾ ਖੇਤ ਬਿਲਕੁਲ ਨਾ ਮਰਨਾਉਣ, ਹਰਾ ਭਰਾ, ਕੋਈ ਡੱਕਾ ਕੋਈ ਬਾਲ ਨਹੀਂ ਹਿੱਲੀ ਚੁੱਲੀ, ਐਵੇਂ ਤੂਫਾਨ ਮਾਰੀ ਜਾਂਦਾ ਹੈ। ਜਦੋਂ ਇਸ ਤਰ੍ਹਾਂ ਉਹਨੂੰ ਝਿੜਕ ਦਿੱਤਾ ਹੈ ਅਤੇ ਇਹ ਫਿਰ ਸ਼ਰਾ ਨਿੰਮੋ ਝੂਣਾ ਜਿਹਾ ਹੋਇਆ ਆਪਣੇ ਖੇਤ ਵੱਲ ਨੂੰ ਗਿਆ ਹੈ। ਦੇਖਿਆ ਤਾਂ ਗੱਲ ਉਹੀ ਹੈ ਜਿਵੇਂ ਮਹਾਰਾਜ ਨੇ ਬਚਨ ਕਿਹਾ ਸੀ, ਹਰਾ ਭਰਾ ਹੈ, ਹੈਰਾਨ ਜਿਹਾ ਹੋ ਗਿਆ। ਕਹਿੰਦੇ ਵੀ ਹੁਣ ਤਾਂ ਉਜੜਿਆ ਪਿਆ ਸੀ, ਆਬਾਦ ਵਿੱਚ ਹੀ ਆਉਂਦੇ ਆਉਂਦੇ ਕੀ ਹੋ ਗਿਆ ਹੈ। ਪਰ ਭਾਗ ਮਾੜੇ ਸਨ, ਮਹਾਰਾਜ ਦੇ ਆ ਕੇ ਚਰਨੀ ਨਹੀਂ ਪਿਆ, ਇਸ ਤਰ੍ਹਾਂ ਬਸ ਚੁੱਪ ਚੁਪਾਤਾ ਫਿਰ ਘਰ ਵੱਲ ਨੂੰ ਪਰਤ ਗਿਆ ਹੈ। ਉੱਧਰ ਗੁਰੂ ਨਾਨਕ ਸਾਹਿਬ ਜੀ ਆਪਣੇ ਪਿਤਾ ਨਾਲ ਵਾਪਸ ਘਰ ਵੱਲ ਨੂੰ ਪਰਤ ਆਏ। ਇਸ ਤਰ੍ਹਾਂ ਜਿੱਥੇ ਮਹਾਰਾਜ ਉਹ ਬਰਾਜੇ ਸਨ ਅਤੇ ਉਹ ਖੇਤ ਦੇ ਵਿੱਚ ਮੱਝਾਂ ਜੀਆਂ ਬਾੜੀਆਂ ਸੀ, ਉਹ ਗੁਰਦੁਆਰੇ ਦਾ ਨਾਂ ਕਿਆਰਾ ਸਾਹਿਬ ਕਰਕੇ ਪ੍ਰਸਿੱਧ ਹੈ। ਇਸ ਤਰ੍ਹਾਂ ਉੱਥੇ ਸਾਖੀ ਵੀ ਲਿਖੀ ਹੈ ਵੀ ਮਹਾਰਾਜ ਨੇ ਖੇਤ ਨੂੰ ਹਰਾ ਭਰਾ ਕਰ ਦਿੱਤਾ ਸੀ ਆਪਣੀ ਕਲਾ ਨਾਲ। ਇਸ ਤਰ੍ਹਾਂ ਦੀ ਵੀ ਉੱਥੇ ਇੱਕ ਸਮੇਂ ਵਿੱਚ ਕਲਾ ਵਰਤੀ ਸੀ, ਤਾਕਤ ਵਰਤੀ ਸੀ। ਲਾਹੌਰ ਦਾ ਕੋਈ ਸਰਦਾਰ ਸੀ, ਉਹਦੀ ਸਪੁੱਤਰੀ ਬਹੁਤ ਹੀ ਬਿਮਾਰ ਜਿਹੀ ਹੋ ਗਈ, ਕੋਈ ਦਵਾਈ ਬੂਟੀ ਨਾ ਲੱਗੀ। ਅਖੀਰ ਲੜਕੀ ਨੂੰ ਵੀ ਪਤਾ ਚੱਲ ਗਿਆ ਵੀ ਹੁਣ ਮੇਰਾ ਸਰੀਰ ਨਹੀਂ ਰਹਿਣਾ ਹੈ, ਜਾਊਗਾ। ਫਿਰ ਮਰਦਾ ਮਨੁੱਖ ਕੀ ਨਹੀਂ ਕਰਦਾ, ਸਭ ਪਾਸੇ ਭੱਜ ਨੱਠ ਕਰਦੇ ਹੀ ਹੈ ਨਾ ਵੀ ਮੌਤ ਤੋਂ ਬਚੀਏ। ਫਿਰ ਇੱਧਰ ਗੁਰੂ ਮਹਾਰਾਜ ਦੇ ਵੱਲ ਨੂੰ ਮੁੱਖ ਹੋ ਗਿਆ ਉਸਦਾ। ਚੰਨਣ ਸਿੰਘ, ਜਿਹਨਾਂ ਨੂੰ ਰੱਬ ਜੀ ਰੱਬ ਜੀ ਕਰਕੇ ਕਿਹਾ ਜਾਂਦਾ ਸੀ, ਉਹ ਲੜਕੀ ਨੇ 500 ਰੁਪਇਆ ਦੇ ਕੇ ਕਿਹਾ ਵੀ ਗੁਰੂ ਕੇ ਅਸਥਾਨਾਂ 'ਤੇ ਜਾ ਕੇ ਤੂੰ ਮੇਰੇ ਵੱਲੋਂ ਕੜਾਹ ਪ੍ਰਸ਼ਾਦੀ 5-5 ਰੁਪਈਏ ਦੀ ਦੇ ਕਰਾ ਕੇ ਅਰਦਾਸ ਕਰਾ। ਸ੍ਰੀ ਅੰਮ੍ਰਿਤਸਰ ਸਾਹਿਬ ਵੀ, ਤਰਨ ਤਾਰਨ ਸਾਹਿਬ ਵੀ, ਹੋਰ ਲਾਹੌਰ ਸ਼ਹਿਰ ਵਿੱਚ ਜਿੰਨੇ ਗੁਰੂ ਕੇ ਮੁੱਖ ਮੁੱਖ ਅਸਥਾਨ ਪ੍ਰਸਿੱਧ ਹੈ ਉਹਨਾਂ 'ਤੇ ਜਾ ਕੇ ਦੇਗਾਂ ਕੜਾ ਅਤੇ ਅਰਦਾਸ ਕਰਾ। ਉਹ ਫਿਰ ਚੰਨਣ ਸਿੰਘ ਰੱਬ ਜੀ ਉਹ 500 ਰੁਪਈਆ ਲੈ ਕੇ ਥਾਂ ਥਾਂ ਉਹ ਦੇਗਾਂ ਕਰਾਉਂਦੇ, ਅਰਦਾਸ ਕਰਾਉਂਦੇ ਰਹੇ। ਅੰਮ੍ਰਿਤਸਰ ਆਦਿਕ ਸਾਰੇ ਅਸਥਾਨਾਂ 'ਤੇ ਉਹ ਕਰ ਕਰਾ ਕੇ ਜਦੋਂ ਨਨਕਾਣਾ ਸਾਹਿਬ ਆਏ, ਇੱਥੇ ਫਿਰ ਸਿਰਫ ਉਹਨਾਂ ਕੋਲ 5 ਰੁਪਈਏ ਦੇਖਦੇ ਰਹਿ ਗਏ ਸਨ। ਫਿਰ ਜਿੱਥੇ ਗੁਰਦੁਆਰਾ ਕਿਆਰਾ ਸਾਹਿਬ ਸਵਾਏ ਮਨ, ਇੱਥੇ ਆ ਕੇ ਫਿਰ ਇਹਨਾਂ ਨੇ ਉਹ ਬੀਬੀ ਦੇ ਸੰਬੰਧ ਵਿੱਚ ਕੜਾਹ ਪ੍ਰਸ਼ਾਦ ਜੀ ਦੇ ਕਰਾ ਕੇ ਗ੍ਰੰਥੀ ਸਾਹਿਬਾਨ ਤੋਂ ਅਰਦਾਸ ਕਰਾਈ। ਅਤੇ ਗ੍ਰੰਥੀ ਸਾਹਿਬਾਨ ਨੇ ਅਰਦਾਸ ਵਿੱਚ ਲਫ਼ਜ਼ ਕਹਿਤੇ ਕਿ ਮਹਾਰਾਜ, ਇਸ ਤਰ੍ਹਾਂ ਆਪ ਜੀ ਨੇ ਕਲਾ ਵਰਤਾ ਕੇ ਉਹ ਜਿਹੜਾ ਖੇਤ ਹਰਾ ਭਰਾ ਕਰ ਦਿੱਤਾ ਸੀ ਨਾ, ਇਸੇ ਤਰ੍ਹਾਂ ਮਹਾਰਾਜ ਉਹ ਬੀਬੀ ਦਾ ਵੀ ਮਹਾਰਾਜ ਸਰੀਰ ਹਰਾ ਭਰਾ ਕਰ ਦਿਓ, ਠੀਕ ਠਾਕ ਕਰ ਦਿਓ। ਐ ਲਫ਼ਜ਼ ਕਹਿਣ ਨਾਲ ਜਦੋਂ ਮੱਥਾ ਟੇਕਿਆ ਅਤੇ ਵੇਖ ਲਓ ਲੜਕੀ ਨਾ ਉਮਰ ਨਾ ਹੋ ਗਈ, ਰਾਜ਼ੀ ਹੋ ਗਈ, ਸਰੀਰ ਸਾਰਾ ਸੁੱਕ ਗਿਆ ਸੀ ਇਸਦਾ। ਸੋ ਇਸ ਤਰ੍ਹਾਂ ਯਾਨੀ ਉਹ ਅਸਥਾਨ ਬਾਅਦ ਵਿੱਚ ਵੀ ਇਹ ਹਰਾ ਭਰਾ ਕਰਨ ਵਾਲਾ ਸਰੀਰਾਂ ਨੂੰ ਪ੍ਰਸਿੱਧ ਹੈ। ਇਸ ਤਰ੍ਹਾਂ ਦੀ ਜਿਹੜੀ ਘਟਨਾ ਜਦੋਂ ਇਹ ਵਾਪਰੀ ਸੀ, ਜਿਹੜੇ ਕੋਈ ਵਿਦਿਆਰਥੀ 2 ਵਿੱਚੋਂ ਪੜ੍ਹਦੇ, ਉਹਨਾਂ ਨੂੰ ਨਾਲ ਨਾਲ ਇਹ ਵੀ ਦੱਸਿਆ ਜਾਂਦਾ ਵੀ ਇਸ ਤਰ੍ਹਾਂ ਇਹ ਗੁਰੂ ਕੇ ਸਥਾਨ ਜਿੱਥੇ ਕਿੱਥੇ ਕੋਈ ਬਚਨ ਹੋਇਆ ਹੈ ਉੱਥੇ ਕੋਈ ਸ਼ਰਧਾ ਭਾਵਨਾ ਨਾਲ ਅਰਦਾਸ ਕਰਾਉਂਦਾ ਹੈ ਅਤੇ ਉੱਥੇ ਕਲਾ ਹੁਣ ਵੀ ਵਰਤਦੀ ਹੈ। ਹੋਰ ਉਹ ਵਿਚਾਰ ਇਹ ਥੋੜ੍ਹਾ ਜਿਹਾ ਪ੍ਰਸੰਗ ਨਾਲ ਲਗਵਾਂ ਉਹ ਕੱਲ੍ਹ ਰਹਿ ਗਿਆ ਸੀ, ਕਿਉਂਕਿ ਇਸ ਤਰ੍ਹਾਂ ਸਰੀਰ ਦਾ ਜਿਹੜਾ ਕੋਈ ਉਮਰ ਜ਼ਿਆਦਾ ਹੋਣ ਕਰਕੇ ਫਿਰ ਦਿਮਾਗ 'ਤੇ ਬੁੱਧੀ 'ਤੇ ਅਸਰ ਤਾਂ ਪੈਂਦਾ ਹੀ ਨਾ, ਜਿਹੜੀ ਕੋਈ ਗੱਲ ਭਾਵੇਂ ਯਾਦ ਹੋਵੇ ਅਤੇ ਕਈ ਵਾਰੀ ਉਹ ਐਸਾ ਭੁੱਲ ਭੁਲਾ ਜਾਂਦਾ ਹੈ। ਸੋ ਇਸ ਕਰਕੇ ਕੱਲ੍ਹ ਵਾਲਾ ਜਿਹੜਾ ਪ੍ਰਸੰਗ ਸੀ ਉਹਦੇ ਨਾਲ ਦਾ ਇਹ ਪ੍ਰਸੰਗ ਸੀ ਜੋ ਅੱਜ ਆਪ ਸਿੱਖ ਸੰਗਤਾਂ ਨੂੰ ਇਹ ਸੁਣਾਇਆ ਗਿਆ ਹੈ। ਸੋ ਇਹ 11 ਸਾਹਿਬ ਗੁਰਦੁਆਰਾ ਸਵਾਏ ਮਾਨ ਹੁਣ ਵੀ ਹੈਗਾ ਹੈ। ਜਿਹੜੇ ਕੋਈ ਮਾਈ ਭਾਈ ਗੁਰੂ ਨਾਨਕ ਸਾਹਿਬ ਜੀ ਦੇ ਗੁਰਪੁਰਬ 'ਤੇ ਜਾਂਦੇ ਜਾਂ ਲਾਹੌਰ ਸ਼ਹਿਰ ਵਿੱਚ ਜਾਂ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਆਉਂਦੀ ਉਦੋਂ ਜਾਂਦੇ ਨੇ, ਜਾਂ ਡੇਰਾ ਸਾਹਿਬ ਜਿੱਥੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣਾ 5 ਪੌਦਕ ਸੀਰ ਤਿਆਗਿਆ ਹੈ, ਰਾਵੀ ਨਦੀ ਦੇ ਕਿਨਾਰੇ ਉੱਪਰ ਉਹਦੇ ਦਰਸ਼ਨ ਕਰਦੇ ਹੈ, ਸ਼ਹੀਦੀ ਗੁਰਪੁਰਬ ਮਨਾਉਣ ਜਾਂਦੇ ਹੈ, ਇਹਨਾਂ ਅਸਥਾਨਾਂ ਦੇ ਉਹ ਦਰਸ਼ਨ ਦਦਾਰ ਕਰ ਕਰਾ ਲੈਂਦੇ ਨੇ। ਹੋਰ ਉਹ ਵਿਚਾਰ ਅੱਜ ਜਿਵੇਂ ਅੱਗੇ ਪ੍ਰਸੰਗ ਆ ਰਿਹਾ ਉਹ ਸਾਰੇ ਆਪਾਂ ਮਨ ਚਿੱਤ ਨੂੰ ਗੁਰੂ ਨਾਨਕ ਸਾਹਿਬ ਦੇ ਚਰਨਾਂ ਨਾਲ ਜੋੜ ਕੇ ਸ਼ਰਧਾ ਭਾਵਨਾ ਨਾਲ ਪ੍ਰਸੰਗ ਸੁਣੀਏ ਲਾਹਾ ਲਈਏ ਜੀ। ਕਰ ਬੰਦ ਉਬੈ ਕਰ ਬੰਦ ਗੁਰੂ। ਹੇ ਗੁਰੂ ਨਾਨਕ ਸਾਹਿਬ ਮਹਾਰਾਜ, ਮੈਂ ਕਰ ਬੰਦ ਉਬੈ ਉਬੈ ਨਾਲ ਦੋ ਦੰਦ ਦੋਵੇਂ ਹੱਥ ਜੋੜ ਕੇ ਆਪ ਜੀ ਨੂੰ ਪਹਿਲਾਂ ਮਾਰਾ ਬੰਦ ਕੀਏ ਬੰਦਨਾ ਕਰਦਾ, ਮੱਥਾ ਟੇਕਦਾ ਹਾਂ, ਨਮਸਕਾਰ ਕਰਦਾ ਹਾਂ। ਸੁਖ ਕੰਦ ਸਦਾ ਦੁੱਖ ਦੁੰਦ ਨਿਕੰਦੂ। ਕਿਉਂਕਿ ਗੁਰੂ ਮਹਾਰਾਜ ਆਪ ਸੁਖ ਕੰਦ ਸੁਖਾਂ ਦੇ ਦਾਤੇ ਹੋ ਸਦਾ ਹਮੇਸ਼ਾ, ਅਤੇ ਸਦਾ ਦੁੱਖ ਦੁੰਦ ਨਿਕੰਦੂ। ਹਮੇਸ਼ਾ ਜਿਹੜੇ ਕੋਈ ਦੁੱਖ ਦੁੰਦ ਹੈ, ਜਿਹੜੇ ਕੋਈ ਇੱਕ ਤਾਂ ਆਮ ਜਿਹੇ ਦੁੱਖ ਹੁੰਦੇ, ਇੱਕ ਜਿਹੜੇ ਰਗੜੇ ਝਗੜੇ ਵਾਲੇ ਦੁੱਖ ਹੋਣ, ਜਿਹਨੂੰ ਅਸੀਂ ਕਹਿੰਦੇ ਵੀ ਬੜਾ ਘਰ ਵਿੱਚ ਕਲੇਸ਼ ਪਿਆ, ਉਹ ਕਲੇਸ਼ ਕਰਕੇ ਰਗੜੇ ਝੜਕੇ ਕਰਕੇ ਜਾਂ ਕੋਈ ਦੁੱਖ ਹੋਵੇ, ਉਹ ਦੁੰਦ ਦੁੱਖ ਹੁੰਦਾ ਹੈ। ਜਾਂ ਕੋਈ ਅਭੱਦਰ ਹੋ ਗਿਆ, ਅਨਰਥ ਹੋ ਗਿਆ ਹੋਵੇ, ਉਹਦੇ ਕਰਕੇ ਬਹੁਤਾ ਦੁੱਖ ਹੋਵੇ, ਉਹਨੂੰ ਦੁੰਦ ਦੁੱਖ ਕਹਿੰਦੇ ਨੇ। ਸੋ ਮਹਾਰਾਜ ਜਿਹੜੇ ਬੜੇ ਬੜੇ ਉਪਦਰਵਾਂ ਕਰਕੇ ਦੁੱਖ ਹੈ, ਝਗੜੇ ਕਲੇਸ਼ਾਂ ਕਰਕੇ ਦੁੱਖ ਹੈ, ਉਹਨੂੰ ਤੁਸੀਂ ਕੱਟਣ ਵਾਲੇ ਹੋ। ਅਰਬਿੰਦ ਪਦੰਗ ਮਨ ਹੋ ਹੋ ਮਲਿੰਦ। ਮਹਾਰਾਜ ਮੇਰਾ ਜਿਹੜਾ ਮਨ ਹੈ ਆਪ ਜੀ ਦੇ ਚਰਨਾਂ ਕਮਲਾਂ ਦਾ ਭੋਰਾ ਹੋਵੇ, ਇਹ ਮੈਂ ਮੰਗ ਕਰਦਾ ਮੱਥਾ ਟੇਕ ਕੇ। ਜੋ ਮੋਹ ਕੋ ਮੂਲ ਬਿਨਾਸ਼ ਬਿਲੰਦੂ। ਕਿਉਂਕਿ ਆਪ ਜੀ ਦੇ ਜਿਹੜੇ ਚਰਨ ਹੈ ਨਾ, ਉਹ ਜਿਹੜਾ ਬੜਾ ਭਾਰੀ ਮੋਹ ਦਾ ਮੁੱਢ ਹੈ, ਉਹ ਮੋਹ ਦਾ ਮੁੱਢ ਅਗਿਆਨ ਹੈ। ਜਿੱਥੇ ਅਗਿਆਨ ਉੱਥੇ ਮੋਹ ਪੈਦਾ ਹੁੰਦਾ ਹੈ, ਜਿੱਥੇ ਗਿਆਨ ਉੱਥੇ ਮੋਹ ਖਤਮ ਹੋ ਜਾਂਦਾ ਹੈ। ਸੋ ਅਗਿਆਨ ਖਤਮ ਹੋ ਜਾਏ, ਮੋਹ ਵੀ ਖਤਮ ਹੋ ਜਾਂਦਾ ਹੈ। ਜੇ ਮੋਹ ਅਗਿਆਨ ਪੈਦਾ ਹੋ ਜਾਏ, ਨਾਲ ਹੀ ਮੋਹ ਪੈਦਾ ਹੋ ਜਾਂਦਾ। ਇਸ ਕਰਕੇ ਮਹਾਰਾਜ ਆਪ ਜੀ ਦੇ ਜਿਹੜੇ ਚਰਨ ਹਨ, ਅਤੇ ਉਹਨਾਂ ਦਾ ਉਹ ਮੋਹ ਦਾ ਜਿਹੜਾ ਮੂਲ ਅਗਿਆਨ ਹੈ, ਉਹਨੂੰ ਵੱਡੇ ਨੂੰ ਵਿਨਾਸ਼ ਕੀਏ ਕੱਟਣ ਵਾਲੇ ਹਨ। ਉਡ ਦੰਬਨ ਬ੍ਰਿੰਦ ਦਿਵਾਕਰ ਸੋ। ਆਪ ਜੀ ਦੇ ਜਿਹੜੇ ਪਵਿੱਤਰ ਚਰਨ ਕਵਲ ਹਨ, ਜੋ ਪਖੰਡ ਰੂਪੀ ਤਾਰੇ ਹਨ, ਉਹਨਾਂ ਨੂੰ ਖਤਮ ਕਰਨ ਵਾਸਤੇ ਜਿਵੇਂ ਸੂਰਜ ਹੁੰਦਾ ਹੈ, ਉਹਦੇ ਵਾਂਗ ਹਨ ਛਪਾਉਣ ਵਾਲੇ ਆਪ ਜੀ ਦੇ ਚਰਨ ਪਖੰਡ ਰੂਪ ਤਾਰਿਆਂ ਨੂੰ। ਵਿਸ਼ਿਆ ਤਪ ਕੋ ਜੋ ਸੀਤਲ ਚੰਦੂ। ਜਿਹੜੇ ਵਿਸ਼ਿਆਂ ਦੀ ਤਪਸ਼ ਨਾਲ ਤਪੇ ਹੋਏ ਹੈ, ਉਹਨਾਂ ਨੂੰ ਜਿਵੇਂ ਚੰਦਰਮਾ ਠੰਡਾ ਹੁੰਦਾ, ਚੰਦਰਮਾ ਵਾਂਗ ਠੰਡੇ ਠਾਰ ਕਰਨ ਵਾਲੇ ਹਨ ਆਪ ਜੀ ਦੇ ਚਰਨ। ਸਮੁਦਾਇ ਵਿਘਨ ਵਿਨਾਸ਼ਨ ਜੋ। ਇਸੇ ਤਰ੍ਹਾਂ ਸਮੂਹ ਜਿਹੜੇ ਵਿਘਨ ਹੈ, ਉਹਨੂੰ ਨਾਸ਼ ਕਰਨ ਵਾਸਤੇ ਵੀ ਆਪ ਜੀ ਦੇ ਚਰਨ ਮਹਾਨ ਹਨ। ਨਿਜ ਦਾਸਨ ਕੋ ਬਰ ਦਾਇ ਅਨੰਦ। ਆਪਣੇ ਦਾਸਾਂ ਨੂੰ ਬਰ ਦੇਣ ਵਾਲੇ ਵੀ ਹਨ ਆਪ ਜੀ ਦੇ ਚਰਨ, ਤੇ ਦਾਇ ਅਨੰਦ ਬੜੇ ਭਾਰੀ ਆਨੰਦ ਦੇਣ ਵਾਲੇ ਵੀ ਹਨ। ਉਹ ਮਹਾਰਾਜ ਇਸੇ ਚਰਨਾਂ ਦਾ ਜਿਹੜਾ ਮੇਰਾ ਮਨ ਹੈ ਉਹ ਭੋਰਾ ਬਣ ਜਾਏ, ਇਹ ਆਪ ਜੀ ਤੋਂ ਨੂੰ ਮੱਥਾ ਟੇਕ ਕੇ ਮੈਂ ਮਹਾਰਾਜ ਮੰਗ ਕਰਦਾ। ਕਵੀ ਸੰਤੋਖ ਸਿੰਘ। ਸ੍ਰੀ ਬਾਲਾ ਸੁੰਦਰ ਵਾਚ ਦੋਹਰਾ ਸਤਿਗੁਰ ਲੀਲਾ ਲਲਿਤ ਇਓ। ਕਵੀ ਸੰਤੋਖ ਸਿੰਘ ਜੀ ਤਥਾ ਭਾਈ ਬਾਲਾ ਜੋ ਸੰਧੂ ਗੋਲਦੇ ਹੈ, ਜਿਨ੍ਹਾਂ ਨੇ ਭਾਈ ਜਨਮ ਸਾਖੀ ਲਿਖਾਈ ਹੈ, ਉਹਨਾਂ ਵੱਲੋਂ ਇਹ ਪ੍ਰਸੰਗ ਹੈ ਵੀ ਉਹ ਕਹਿ ਰਹੇ ਹੈ ਵੀ ਸਤਿਗੁਰੂ ਦੀ ਜੀ ਇਸ ਤਰ੍ਹਾਂ ਲਲਿਤ ਕੀ ਇਹ ਸੁੰਦਰ ਲੀਲਾ ਹੈ। ਕਰਤ ਬ੍ਰਿਧਤ ਜਗ ਕੰਤ। ਇਸ ਤਰ੍ਹਾਂ ਕਹਿੰਦੇ ਜਗਤ ਦੇ ਮਾਲਕ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਸੁੰਦਰ ਲੀਲਾ ਕਰ ਰਹੇ ਹੈ, ਤੇ ਸਰੀਰ ਉਹਨਾਂ ਦਾ ਵੱਧ ਫੁੱਲ ਰਿਹਾ, ਵੱਡਾ ਹੋ ਰਿਹਾ ਹੈ। ਪਰ ਫੁੱਲਤ ਕਲ ਫੂਲ ਸੋ। ਇਸੇ ਤਰ੍ਹਾਂ ਕਹਿੰਦੇ ਸੋਹਣੇ ਫੁੱਲਾਂ ਨਾਲ ਪ੍ਰਫੁੱਲਤ ਹੋ ਰਹੀ ਹੈ, ਖਿੜ ਰਹੀ ਹੈ। ਸੋਭਤ ਰਿਤੂ ਬਸੰਤ। ਜਿਹੜੀ ਬਸੰਤ ਰੁੱਤ ਹੈ, ਯਾਨੀ ਚੇਤ ਵਿਸਾਖ ਦਾ ਜਿਹੜਾ ਮਹੀਨਾ ਹੈ ਇਹ ਬਸੰਤ ਰੁੱਤ ਦਾ ਹੈ। ਜਿਹੜੀ ਬਸੰਤ ਰੱਖ ਹੈ ਸੋਹਣੇ ਫੁੱਲਾਂ ਦੇ ਨਾਲ ਪ੍ਰਫੁੱਲਤ ਹੋ ਰਹੀ ਹੈ, ਖਿੜ ਰਹੀ ਹੈ, ਚੌਪਈ ਸੁੰਦਰ ਮ੍ਰਿਦੁਲ ਸਦਲ ਤਾਰ ਰਾਜੀ। ਬਸੰਤ ਰੁੱਤ ਦੇ ਪ੍ਰਗ ਹੋਣ ਕਰਕੇ ਜਿੰਨੇ ਕਹਿੰਦੇ ਬਿਰਿਸ਼ ਹੈ ਬੜੇ ਸੁੰਦਰ ਅਤੇ ਕੋਮਲ ਕੋਮਲ ਪੱਤਰਿਆਂ ਦੇ ਸਹਿਤ ਹੀ ਰਾਜੀ ਕੀਏ ਸੋਭਦੇ ਆ ਸਜਦੇ ਫਵਦੇ ਹਨ। ਵਰਨ ਵਰਨ ਬਰ ਉਪਮਾ ਛਾਜੀ, ਰੰਗਾ ਰੰਗਾ ਫੁੱਲਾਂ ਦੀ ਬੜੀ ਜਿਹੜੀ ਉਪਮਾ ਹੈ ਉਹ ਸਜ ਫਬ ਰਹੀ ਹੈ। ਜਨ ਬਸੰਤ ਨਿਜ ਸੈਨ ਸ਼ਿੰਗਾਰੀ, ਕਹਿੰਦੇ ਮਾਨੋ ਜਿਹੜਾ ਬਸੰਤ ਰੁੱਤ ਹੈ ਉਹ ਤਾਂ ਰਾਜਾ ਮਹਾਰਾਜਾ ਹੈ। ਜਿਹੜੇ ਕੋਈ ਬਿਰਸ਼ਾਂ ਦੇ ਫੁੱਲ ਫਲ ਖਿੜ ਰਹੇ ਮਾਨੋ ਕਹਿੰਦੇ ਆਪਣੇ ਉਹਨੇ ਫੌਜ ਸ਼ਿੰਗਾਰੀ ਹੋਈ ਹੈ। ਜੀਤਨ ਜੇ ਵਿਰਹੀ ਨਰ ਨਾਰੀ, ਜਿਹੜੇ ਕੋਈ ਇਸਤਰੀ ਪੁਰਸ਼ ਵਿਛੋੜੇ ਵਾਲੇ ਉਹਨਾਂ ਨੂੰ ਜਿੱਤਣ ਵਾਸਤੇ ਸਭ ਪਲਾਸਕ ਤੇ ਪਾਤ ਨਿਪਾਤੀ, ਜਿੰਨੇ ਪਲਾਹਾਂ ਦੇ ਦਰਖਤ ਹੈ ਛਿਛਰਿਆਂ ਦੇ ਦਰਖਤ ਹੈ ਸਾਰਿਆਂ ਦੇ ਪੱਤੇ ਜੇ ਟੁੱਟੇ ਹੋਏ ਹਨ। ਲੈ ਫੂਲ ਲਾਲ ਭਲ ਭਾਂਤੀ, ਬਸੰਤ ਰੁੱਤ ਦੇ ਪ੍ਰਾਰੰਭ ਹੋਣ ਕਰਕੇ ਲਾਲ ਲਾਲ ਫੁੱਲਾਂ ਨਾਲ ਚੰਗੀ ਤਰ੍ਹਾਂ ਫੁੱਲ ਰਹੇ ਹੈ, ਖਿੜ ਰਹੇ ਹਨ। ਮਨ ਹੋ ਸੁਭਟ ਪਟ ਰੰਗਨ ਰਾਂਗੇ, ਮਾਨੋ ਕਹਿੰਦੇ ਜਿਹੜਾ ਬਸੰਤ ਰੁੱਤ ਰਾਜਾ ਹੈ ਨਾ ਉਹਦੇ ਜਿਹੜੇ ਸੂਰਬੀਰ ਹੈ ਉਹਨਾਂ ਨੇ ਕਹਿੰਦੇ ਬਸਤਰ ਜੇ ਰੰਗ ਲਏ ਹਨ ਰੰਗ ਨਾਲ, ਚੜ ਜੁਗ ਕਰ ਆਰਨ ਬਾਗੇ, ਲਾਲ ਰੰਗ ਦੇ ਪਿਛਾਕੇ ਜੇ ਲਾਲ ਰੰਗ ਦੀਆਂ ਵਰਦੀਆਂ ਜਿਹੀਆਂ ਪਾੜ ਕੇ ਯੁੱਧ ਲਈ ਚੜ ਪਏ ਹਨ। ਅੰਬਰ ਮੋਰ ਅੰਬਰ ਮੋਰ ਪਿਖ ਆਨੰਦ ਜਾਸੂ, ਇਸੇ ਤਰ੍ਹਾਂ ਅੰਬ ਨੂੰ ਮੋਰ ਜਾ ਪਿਆ ਵੇਖ ਕੇ ਜਿਸ ਨੂੰ ਬੜਾ ਭਾਰੀ ਆਨੰਦ ਹੁੰਦਾ ਹੈ। ਕੂਕਤ ਕੋਕਿਲ ਕਲ ਰਵ ਤਾਸੂ, ਕੋਲ ਜਿਹੜੀ ਬੋਲ ਰਹੀ ਹੈ ਜਿਹੜੀ ਰਵ ਕੀ ਆਵਾਜ਼ ਹੈ ਕਲ ਕੀ ਬੜੀ ਸੁੰਦਰ ਹੈ। ਜਨ ਬਸੰਤ ਕੀ ਦੇਤ ਦੁਹਾਈ, ਯਾਨੀ ਜਿਹੜੀ ਕੋਲ ਹੈ ਨਾ ਵੀ ਬਸੰਤ ਰੁੱਤ ਆ ਗਈ ਹੈ ਤੇ ਉਹ ਦੁਹਾਈ ਦੇ ਰਹੀ ਹੈ ਲੋਕਾਂ ਨੂੰ ਦੱਸ ਰਹੀ ਹੈ। ਮਾਨਨ ਦੇਸ਼ ਜੇ ਮਾਨ ਕਢਾਈ, ਜਿਨ੍ਹਾਂ ਦੇ ਰਿਲੇ ਰੂਪ ਦੇਸ਼ ਦੀ ਥਾਂ ਵਿੱਚ ਕਹਿੰਦੇ ਮਾਨ ਹੰਕਾਰ ਹੈ ਤੇ ਉਹ ਪਤੀ ਨਾਲੋਂ ਗੁੱਸੇ ਹੋਈਆਂ ਉਹਨਾਂ ਦੇ ਦੋਸ਼ ਨੂੰ ਉਹਨਾਂ ਦੇ ਅੰਦਰੋਂ ਮਾਨ ਹੰਕਾਰ ਕਢਰੀ ਕੂਕਾਂ ਮਾਰ ਕੇ। ਪੁਸ਼ਪਨ ਕੀ ਮਕਰੰਦ ਨਿਹਾਰੀ, ਇਸੇ ਤਰ੍ਹਾਂ ਫੁੱਲਾਂ ਦੀ ਜਿਹੜੀ ਮਕਰੰਦ ਹੈ ਉਹ ਧੂੜਾ ਜਿਹਾ ਵੇਖਿਆ ਜਾਂਦਾ ਹੈ। ਤੇ ਪਰ ਮਦ ਕਰ ਕਰਤ ਗੁੰਜਾਰੀ, ਉਹ ਫੁੱਲਾਂ ਦੇ ਉੱਪਰ ਜਿਹੜੇ ਭੌਰੇ ਹੈ ਉਹ ਕਹਿੰਦੇ ਗੁਜ਼ਾਰ ਕਰੜੇ ਹੈ, ਉਡਾਰੀਆਂ ਲਾਉਂਦੇ ਗੂੰ ਗੂੰ ਦੀ ਆਵਾਜ਼ ਜੀ ਕਰਦੇ ਹਨ। ਜਨ ਬਸੰਤ ਨਿਰਿਪ ਆਗੇ ਬੀਨਾ, ਯਾਨੀ ਜਿਹੜਾ ਬਸੰਤ ਰੁੱਤ ਰਾਜਾ ਹੈ ਉਹਦੇ ਅੱਗੇ ਜਿਹੜੀ ਕੋਈ ਬੀਨਾ ਸਾਜ ਹੈ। ਗਾਏ ਬਜਾਵਹ ਗੁਣੀ ਪ੍ਰਬੀਨਾ, ਬੀਨਾ ਨੂੰ ਬਜਾ ਕੇ ਤੇ ਇਸ ਤਰ੍ਹਾਂ ਜਿਹੜੇ ਗੁਣਾਂ ਵਿੱਚ ਸਿਆਣੇ ਹੈ ਉਹ ਬਸੰਤ ਰੁੱਤ ਦਾ ਜਸ ਗਾਉਂਦੇ ਹਨ ਰਾਜੇ ਦਾ। ਲਲਤ ਬਿਹੰਗ ਬੋਲਹੀ ਬਾਣੀ, ਇਸੇ ਤਰ੍ਹਾਂ ਜਿੰਨੇ ਪੰਛੀ ਹਨ ਸੁੰਦਰ ਬਾਣੀ ਬੋਲ ਰਹੇ ਡੋਡੀ। ਜਨ ਬੰਦੀ ਜਨ ਕੀਰਤ ਕੀਰਤ ਗਾਨੀ, ਬਸੰਤ ਰੁੱਤ ਰੂਪ ਜਿਹੜਾ ਰਾਜਾ ਹੈ ਉਹਦੇ ਵਾਸਤੇ ਜਿਹੜੇ ਕੋਈ ਬੰਦੀ ਜਨ ਹੈ ਬਸਾਵਲੀ ਗਾਉਣ ਵਾਲੇ ਉਹ ਕੀਰਤ ਗਾ ਰਹੇ ਹੈ, ਬਸੰਤ ਰੁੱਤ ਦੀ ਰਾਜੇ ਦੀ ਮਹਿਮਾ ਕਰ ਰਹੇ ਹੈ। ਬੰਦੀ ਜਨ ਬਸਾਵਲੀ ਗਾਉਣ ਵਾਲੇ ਇੱਕ ਪਾਠ ਹੁੰਦੇ ਜਿਹੜਾ ਇਕੱਲੇ ਹੀ ਜਸ ਕਰਦੇ ਹੁੰਦੇ ਬੰਦੀ ਜਨ, ਉਹਨਾਂ ਨੂੰ ਕਿਹਾ ਜਿਹੜਾ ਕੋਈ ਜਿੱਥੋਂ ਉਹ ਕੁਲ ਪੈਦਾ ਹੋਈ ਹੈ ਜਿਸ ਤੋਂ ਅੱਗੇ ਦਾਦਾ ਕੌਣ ਸੀ, ਪੜਦਾਦਾ ਕੌਣ ਸੀ, ਲੱਕੜ ਦਾਦਾ ਕੌਣ ਸੀ, ਉਸਦਾ ਲੱਕੜਦਾਦੇ ਦਾ ਅੱਗੇ ਲੱਕੜਦਾਦਾ ਕੌਣ ਸੀ, ਉਹ ਸਾਰਾ ਮੁੱਢ ਤੋਂ ਲੈ ਕੇ ਅਖੀਰ ਤੱਕ ਬਸਾਵਲੀ ਗਾਵੇ ਕਹੇ ਉਹਨਾਂ ਨੂੰ ਬੰਦੀ ਜਨ ਕਿਹਾ ਜਾਂਦਾ ਹੈ। ਇਸ ਤਰ੍ਹਾਂ ਕਹਿੰਦੇ ਮਾਨੋ ਬੰਦੀ ਜਨ ਕੀਰਤੀ ਗਾਰੇ ਬਸਾਵਲੀ ਗਾਰੇ ਬਸੰਤ ਰੂਪ ਰਾਜੇ ਦੀ। ਸੀਤਲ ਮੰਦ ਸੁਗੰਧ ਸਮੀਰਾ, ਇਸੇ ਤਰ੍ਹਾਂ ਬਸੰਤ ਰੁੱਤ ਦੇ ਚੜ੍ਹਨ ਕਰਕੇ ਜਿਹੜੀ ਹਵਾ ਹੌਲੀ ਹੌਲੀ ਚੱਲ ਰਹੀ ਹੈ ਤੇ ਬੜੀ ਠੰਡੀ ਚੱਲ ਰਹੀ ਹੈ ਤੇ ਸੁਗੰਧੀ ਵਾਲੀ ਚੱਲ ਰਹੀ ਹੈ। ਮਾਨਨ ਬਹਿਰਹਨ ਕਰਤ ਅਧੀਰਾ, ਜਿਹੜੀਆਂ ਮਾਣ ਕਾਣ ਖਾਣ ਮਾਣ ਵਾਲੀਆਂ ਹੰਕਾਰ ਵਾਲੀਆਂ ਇਸਤਰੀਆਂ ਵਿਛੋੜੇ ਕਰਕੇ ਉਹਨਾਂ ਨੂੰ ਧੀਰ ਤੋਂ ਰਹਿਤ ਕਰ ਰਹੀ ਹੈ। ਸੇਤ ਸ਼ਿਆਮ ਸ਼੍ਰੋਣਤ ਪੁੰਨ ਪੀਤਾ, ਇਸੇ ਤਰ੍ਹਾਂ ਚਿੱਟੇ ਰੰਗ ਦੇ, ਕਾਲੇ ਰੰਗ ਦੇ, ਲਾਲ ਰੰਗ ਦੇ, ਪੁਨਾ ਪੀਲੇ ਰੰਗ ਦੇ ਬਿਗਸੇ ਕੁਸਮ ਨਵੀਨੀ ਰੀਤਾ, ਨਵੇਂ ਢੰਗ ਦੇ ਨਾਲ, ਨਵੀਂ ਨਵੀਂ ਰੀਤ ਦੇ ਨਾਲ ਸਭ ਪਾਸੇ ਚਿੱਟੇ ਲਾਲ ਪੀਲੇ ਰੰਗ ਖਿੜੇ ਫੁੱਲ ਖਿੜੇ ਹੋਏ ਹਨ। ਤਾਰ ਸ਼ਾਖਾ ਪਰ ਮੰਜਰੀ ਔਰ ਜਿਹੜੀਆਂ ਬਿਰਸ਼ ਦੀਆਂ ਟਾਹਣੀਆਂ ਉਹਨਾਂ ਦੇ ਉੱਪਰ ਜਿਹੜੀਆਂ ਮੰਜਰੀ ਕੀ ਕਰੂੰਬ ਨਵੀਆਂ ਨਵੀਆਂ ਕਰੂੰਬਲਾਂ ਹਨ, ਉਹ ਸੋਹਣੀਆਂ ਸਜਦੀਆਂ ਹਨ। ਮਨਹੋ ਤਰੀਕ ਲੱਗੀ ਮਨ ਮੋਹੀ, ਮਨੋ ਤਰੀਕ ਲੱਗੀ ਮਨ ਮੋਹੀ, ਮਨੋ ਕਹਿੰਦੇ ਉਹ ਦਰਖਤਾਂ ਨੇ ਆਪਣੇ ਸਿਰ ਤੇ ਕਲਗੀਆਂ ਰੱਖੀਆਂ, ਜਿਹੜੀਆਂ ਕਰੂੰਬਲਾਂ ਨਿਕਲੀਆਂ ਮਨ ਨੂੰ ਮੋਹ ਰਹੀਆਂ ਸਭ ਦੇ। ਅਸਬਿਦ ਜਹਿ ਬਨ ਵੱਡ ਛਬ ਧਾਰੀ, ਇਸ ਤਰ੍ਹਾਂ ਦਾ ਕਹਿੰਦੇ ਜਿਹੜਾ ਜੰਗਲ ਹੈ ਜਿਸਨੇ ਬੜੀ ਕਹਿੰਦੇ ਸ਼ੋਭਾ ਧਾਰਨ ਕੀਤੀ ਹੋਈ ਹੈ। ਵਿਚਰਤ ਤਹ ਨਾਨਕ ਸੁਖਕਾਰੀ, ਉਹ ਜੋ ਸੁਖ ਨੂੰ ਬਖਸ਼ਣ ਵਾਲੇ ਗੁਰੂ ਨਾਨਕ ਸਾਹਿਬ ਉਹ ਜੰਗਲ ਵਿੱਚ ਜਿੱਥੇ ਫੁੱਲ ਖਿੜੇ ਹੋਏ ਤਰ੍ਹਾਂ ਤਰ੍ਹਾਂ ਉੱਥੇ ਫਿਰ ਰਹੇ ਹਨ। ਮਾਸ ਵਿਸਾਖ ਵਿਖੇ ਗੁਣ ਐਨਾ, ਮਹੀਨਾ ਵਿਸਾਖ ਦਾ ਬਸੰਤ ਰੁੱਤ ਹੈ ਗੁਣਾਂ ਦੇ ਘਟ ਸਤਿਗੁਰੂ ਜੀ। ਚਾਰਹਿ ਤਹਾ ਮਹਿਕ ਪੁੰਨ ਤੇ ਨਾ, ਇਸ ਤਰ੍ਹਾਂ ਕਹਿੰਦੇ ਬਾਹਰ ਜਾ ਕੇ ਗੂਆਂ ਤੇ ਮੱਝਾਂ ਚਾਰਦੇ ਹਨ। ਮ੍ਰਿਦੁਲ ਹਰਤ ਜੇ ਤ੍ਰਿਨਨ ਵੀਨਾ, ਇੱਥੇ ਜੰਗਲ ਦੇ ਵਿੱਚ ਕੋਮਲ ਤੇ ਹਰੇ ਹਰੇ ਘਾਹ ਦੇ ਪੱਠੇ ਨਵੇਂ ਪੁੱਗੇ ਹੋਏ। ਦੇਖ ਚਰਾਵੈ ਦਾਨੀ ਦੀਨਾ, ਗਰੀਬਾਂ ਨੂੰ ਦੇਣ ਵਾਲੇ ਹਨ ਦਾਨ, ਉਹ ਦੇਖ ਦੇਖ ਕੇ ਹਰੇ ਘਾਹ ਪੱਠੇ ਚਰਾਉਂਦੇ ਗੁਆਂ ਮੱਝਾਂ ਤਾਂ। ਜਬ ਬਾਸੁਰ ਜੁਗ ਜਾਮ ਬਿਤਿਤਿਓ, ਜਦੋਂ ਇਸ ਤਰ੍ਹਾਂ ਗੁਆਂ ਮੱਝਾਂ ਚਰਾਉਂਦਿਆਂ ਹੋਇਆਂ ਕਹਿੰਦੇ ਦਿਨ ਦਾ ਜਿਹੜਾ ਦੁਪਹਿਰ ਦਾ ਸਮਾਂ ਬੀਤ ਗਿਆ, ਦੁਪਹਿਰ 6 ਘੰਟੇ ਲੰਘ ਗਏ ਹਨ। ਮਾਰ ਤਾਂਡ ਕੀ ਚੰਡ ਦਯੋਤਾ, ਸੂਰਜ ਦੀਆਂ ਜਿਹੜੀਆਂ ਕਹਿੰਦੇ ਤਿੱਖੀਆਂ ਕਿਰਨਾਂ ਕਰਕੇ ਬੜੀ ਧੁੱਪ ਸ਼ੁਰੂ ਹੋ ਗਈ, ਤਪਸ਼ ਸ਼ੁਰੂ ਹੋ ਗਈ। ਸ਼ਰਮ ਤੇ ਕੁਛ ਹੋਏ ਹੋਏ ਕਰ ਅਲਸਾਏ, ਚਾਰਦੇ ਚਾਰਦੇ ਕੁਛ ਕੁਛ ਐਵੇਂ ਥਕੇਵੇਂ ਸਹਿਤ ਹੋ ਗਏ, ਥੋੜੀ ਜੀ ਆਲਸ ਆ ਗਈ ਆਪ ਜੀ ਨੂੰ। ਚਾਰਤ ਧੇਨ ਟਿਕੇ ਇੱਕ ਥਾਏ, ਇਸ ਤਰ੍ਹਾਂ ਗੁਆਂ ਮੱਝਾਂ ਚਾਰਦੇ ਥਕਾਵਟ ਜੀ ਮਹਿਸੂਸ ਹੋਣ ਕਰਕੇ ਥਾਂ ਟਿਕ ਗਏ ਹਨ। ਭਿਖ ਕਰ ਬਰ ਤਰਵਰ ਕੀ ਛਾਇਆ, ਸੋਹਣਾ ਜਿਹੜਾ ਬਿਰਸ਼ ਹੈ ਉਹਦੀ ਸੋਹਣੀ ਸੰਘਣੀ ਛਾਇਆ ਦੇਖ ਸੈਨ ਕਰਨ ਹਿਤ ਚਿਤ ਬਿਰ ਮਾਇਆ, ਜਦੋਂ ਕੋਈ ਸਮਾਏ ਦੇ ਹੇਠਾਂ ਬਿਰਸ਼ ਤੇ ਬਰਾਜ ਹੀ ਜਾਈਏ, ਚਿਤ ਦਾ ਪਰਤ ਗਿਆ ਜੀ ਜਾ ਕਰਿਆ ਹੈ। ਇਹ ਜਿਹੜਾ ਦਰਖਤ ਹੈ ਉਹ ਮਾਲ ਦਾ ਦਰਖਤ ਸੀ ਜਿਹਦੇ ਹੇਠਾਂ ਮਹਾਰਾਜ ਬਰਾਜੇ ਸੀ, ਇਸ ਤਰ੍ਹਾਂ ਚਿਰ ਜਾ ਕਹਿੰਦੇ ਪਰਚਿਆ ਹੈ ਜੀ ਜਾ ਕਰਿਆ ਹੈ। ਮੰਦ ਸੁਗੰਧ ਸੀਤ ਬਹਿ ਪਾਉਣਾ, ਬਸੰਤ ਰੁੱਤ ਹੋਣ ਕਰਕੇ, ਵਿਸਾਖ ਦਾ ਮਹੀਨਾ ਹੋਣ ਕਰਕੇ ਜਿਹੜੀ ਹਵਾ ਹੈ ਬੜੀ ਹੌਲੀ ਚੜੀ ਤੇ ਠੰਡੀ ਚੱਲ ਰਹੀ ਹੈ, ਵਗ ਰਹੀ ਹੈ। ਮ੍ਰਿਦੁਲ ਸੁਦਲ ਤੇ ਕੀਨ ਵਿਛਾਉਣਾ, ਜਿਹੜੇ ਕੋਮਲ ਕੋਮਲ ਪੱਤਰੇ ਜੇ ਲੈ ਕੇ ਉੱਥੇ ਜਿਵੇਂ ਕੋਈ ਵਿਛਾਉਣਾ ਹੁੰਦਾ ਗਦੈਲਾ ਜਿਹਾ ਹੁੰਦਾ, ਇਸ ਤਰ੍ਹਾਂ ਦੇ ਪੱਤਰੇ ਜੇ ਕੱਢ ਕੇ ਵਿਛਾਉਣੇ ਨੂੰ ਬੁਲਾ ਲਿਆ ਹੈ। ਤਾਂ ਪਰ ਬਸਤਰ ਵਿਛਾਇਓ ਸਵੇਤਾ, ਪੱਤਰੇ ਜੇ ਇਕੱਠੇ ਜੇ ਕਰਕੇ ਵਿਛਾਉਣੇ ਉੱਪਰ, ਉਹਦੇ ਉੱਪਰ ਚਿੱਟੇ ਰੰਗ ਦਾ ਬਸਤਰ ਚਾਦਰਾ ਜਿਹਾ ਵਿਛਾ ਲਿਆ ਆਪ ਜੀ ਨੇ। ਰਹੇ ਪੁਨ ਕਿਰਪਾ ਨਿਕੇਤਾ, ਮਹਾਨ ਕਿਰਪਾ ਦੇ ਘਰ ਹਨ ਗੁਰੂ ਨਾਨਕ ਸਾਹਿਬ ਜੀ, ਫਿਰ ਉਹਦੇ ਉੱਪਰ ਲੇਟ ਰਹੇ। ਭਏ ਨੀਂਦ ਵਸ ਮੁੰਦਰਿਤ ਲੋਚਨ, ਨੇਤਰ ਬੰਦ ਹੋ ਗਏ ਆਪ ਜੀ ਦੇ, ਨੀਂਦ ਦੇ ਵਸ ਹੋ ਗਏ ਹਨ। ਕਰੁਣਾ ਖਾਨ ਜੋ ਸੋਚ ਵਿਮੋਚਨ, ਕਿਰਪਾ ਦੀ ਖਾਨ ਹਨ ਤੇ ਸਾਰੀਆਂ ਸੋਚਾਂ ਵੀ ਚਿੰਤਾ ਨੂੰ ਕੱਟਣ ਵਾਲੇ ਹਨ। ਖੱਟ ਘਟਕਾ ਜਬ ਸੋਤੇ ਬੀਤੀ, ਇਸ ਤਰ੍ਹਾਂ ਬਰਾਜਿਆਂ 6 ਘੜੀਆਂ ਬੀਤ ਗਈਆਂ, 2 ਘੰਟੇ 24 ਮਿੰਟ ਲੰਘ ਗਏ ਹਨ। ਤਰਵਰ ਪਰ ਕੀ ਛਾਇਆ ਬਿਪਰੀਤੀ। ਉਸ ਵੇਲੇ ਜਿਹੜਾ ਮਾਲ ਦਾ ਦਰਖਤ ਹੈ ਇਹਦੀ ਜਿਹੜੀ ਛਾਇਆ ਉੱਠ ਗਈ ਹੈ, ਦੂਜੇ ਪਾਸੇ ਚਲੀ, ਜਾਣੀ ਪਰਛਾਵਾਂ ਢਲ ਗਿਆ ਹੈ। ਪਸਚਮ ਦਿਸ਼ਾ ਤਰਨ ਬਹੁ ਜਾਵਾ, ਜਿਹੜਾ ਸੂਰਜ ਆ ਉਹ ਸ਼ਿਵ ਦੀ ਤਰਫ ਨੂੰ ਜ਼ਿਆਦਾ ਚਲਿਆ ਗਿਆ। ਮੁਖ ਪੰਕਜ ਪਰ ਆਤਪ ਆਵਾ, ਇਸ ਕਰਕੇ ਆਪ ਜੀ ਦੇ ਕਮਲ ਵਰਗੇ ਚਿਹਰੇ ਉੱਪਰ ਧੁੱਪ ਜੀ ਆ ਗਈ ਹੈ। ਸਵੇਦੰਗ ਬਿੰਦ ਬੂੰਦ ਮਕਰੰਦਾ, ਧੁੱਪ ਕਰਕੇ ਮੁੜਕੇ ਦੀਆਂ ਬੂੰਦਾਂ ਜੀ ਆਈਆਂ, ਜਿਵੇਂ ਕਵਲ ਦੇ ਵਿੱਚ ਮਕਰੰਦ ਦੀਆਂ ਬੂੰਦਾਂ ਹੁੰਦੀਆਂ ਹਨ। ਰਾਜਤ ਜਿਵ ਪਾਤਨ ਅਰਬਿੰਦਾ, ਜਿਵੇਂ ਕਵਲ ਫਲ ਦੇ ਪੱਤੇ ਉੱਪਰੋਂ ਮਕਰੰਦ ਦੀਆਂ ਬੂੰਦਾਂ ਬਰਾਜਦੀਆਂ, ਇਸ ਤਰ੍ਹਾਂ ਚਿਹਰੇ ਉੱਪਰ ਮੁੜਕੇ ਦੀਆਂ ਬੂੰਦਾਂ ਜੀਆਂ ਬਰਾਜ ਰਹੀਆਂ ਸਜ ਰਹੀਆਂ। ਕਿਦੋਂ ਚੰਦਰਮਾ ਮੰਡਲ ਮਾਹੀ, ਅਥਵਾ ਕਹਿੰਦੇ ਆਕਾਸ਼ ਮੰਡਲ ਦੇ ਵਿੱਚ ਜਿਹੜਾ ਕੋਈ ਚੰਦਰਮਾ ਹੈ। ਕਿਨਕਾ ਸਰਬਤ ਪ੍ਰਯੂਖ ਸੁਹਾਹੀ, ਇਸ ਤਰ੍ਹਾਂ ਕਹਿੰਦੇ ਜਿਹੜੇ ਅੰਮ੍ਰਿਤ ਦੇ ਜਿਹੜੇ ਕਿਣਕੇ ਡਿੱਗ ਰਹੇ ਹਨ ਤੇ ਸੋਭਨੀਕ ਹੋ ਰਿਹਾ ਮੁੜਕਾ ਸਜੇ ਅੰਮ੍ਰਿਤ ਵਰਗਾ। ਸੇਖ ਨਾਗ ਲਖ ਸੈਨ ਮਿਲਾਪੀ, ਉਧਰ ਜਿਹੜਾ ਸ਼ੇਖ ਨਾਗ ਹੈ ਉਸਨੇ ਜਾਣਿਆ ਵੀ ਮੇਰੇ ਉਹ ਸੈਨਾ ਸੇਜਾ ਤੇ ਬਰਾਜਣ ਵਾਲੇ ਹਨ, ਮੇਰੇ ਬਲਾਪੀ ਹਨ। ਆਤਪ ਉਥ ਪਿਓ ਇਓ ਉਰ ਥਾਪੀ, ਹਿਰਦੇ ਵਿੱਚ ਥਾ ਧਾਰਿਆ ਵੀ ਮੈਂ ਜਾ ਕੇ ਜਿਹੜੀ ਧੁੱਪ ਹੈ ਉਹਨੂੰ ਦੂਰ ਕਰਾਂ, ਧੁੱਪ ਨੂੰ ਹਟਾਵਾਂ। ਸ਼ਵੇਤ ਬਰਨ ਗੋਦਤ ਨਵੀਨਾ, ਵਿਸ਼ੇਸ਼ ਨਾਗ ਨੇ ਚਿੱਟੇ ਰੰਗ ਦਾ ਸ਼ੀਰ ਜਾਂ ਜਿਵੇਂ ਗੂਹ ਦਾ ਦੁੱਧ ਨਵਾਂ ਹੁੰਦਾ ਨਾ ਤਾਜ਼ਾ, ਇਸ ਤਰ੍ਹਾਂ ਦਾ ਸ਼ੀਰ ਜਾਂ ਰੰਗ ਉੱਜਲ ਬਣਾ ਲਿਆ ਹੈ। ਧਰ ਦੂਸਰ ਤਨ ਆਵ ਪ੍ਰਵੀਨਾ, ਦੂਸਰਾ ਸਰੀਰ ਧਾਰਨ ਕਰਕੇ ਸਿਆਣਾ ਚੱਲ ਕੇ ਆਇਆ ਹੈ। ਸੁੰਦਰ ਸੁਖ ਮੰਦਰ ਕੋ ਦੇਖੀ, ਸੋਹਣਾ ਜੋ ਸੁਖਾਂ ਦਾ ਘਰ ਮੁੱਖ ਹੈ ਉਹਨੂੰ ਦੇਖ ਕੇ, ਇਨ ਬੰਦਨਾ ਪ੍ਰੀਤ ਵਿਸੇਖੀ, ਬਹੁਤੀ ਪ੍ਰੀਤੀ ਦੇ ਨਾਲ ਆ ਕੇ ਪਹਿਲਾਂ ਮੱਥਾ ਟੇਕਿਆ। ਬਹਰੋ ਤੀਨ ਪ੍ਰਦਕਸ਼ਨਾ ਦੀਨੀ, ਉਸ ਤੋਂ ਵਾਰ ਜਣੀਆਂ ਸਤਿਕਾਰ ਵਜੋਂ ਤਿੰਨ ਪ੍ਰਕਰਮਾ ਦਿੱਤੀਆਂ ਹਨ। ਸੀਸ ਦਿਸ਼ਾ ਨਿਸ ਇਸ ਦਿੱਤ ਕੀਨੀ, ਵਾਰਾ ਦੇ ਸੀਸ ਦੇ ਤਰਫ ਹੋ ਕੇ ਇਸਤੀ ਕਰ ਗਈ, ਟਿਕ ਗਿਆ ਹੈ ਸ਼ੇਸ਼ ਨਾਲ। ਖੇਤ ਸ਼ੌਂਕੇ ਫਨ ਵਿਸਥਾਰਾ, ਮਹਾਰਾਜ ਦੇ ਮੁਖਾਰ ਬਿੰਦ ਉੱਪਰ ਛਾਂ ਕਰਨ ਵਾਸਤੇ ਆਪਣਾ ਫਣ ਜਿਹਾ ਇਸ ਨੇ ਫੈਲਾ ਲਿਆ ਹੈ। ਅਤ ਉੱਜਲ ਜਿਵ ਸੁਰਸਰ ਧਾਰਾ, ਜਿਹੜਾ ਫਲ ਹੈ ਬਹੁਤ ਉੱਜਲ ਚਿੱਟਾ ਹੈ, ਜਿਵੇਂ ਗੰਗਾ ਦੀ ਧਾਰ ਬਹੁਤ ਉੱਜਲ ਹੁੰਦੀ ਜਲ ਦੀ। ਉੱਚੋ ਫਨ ਅਸ ਸੋਭਾ ਪਾਈ, ਸ਼ੇਸ਼ ਨਾਗ ਦਾ ਉੱਚਾ ਜਿਹਾ ਫਣ ਕੀਤਾ, ਇਸ ਤਰ੍ਹਾਂ ਕਹਿੰਦੇ ਸੋਭਾ ਪਾ ਰਿਹਾ ਹੈ। ਕਿਦੋਂ ਸਿੰਧ ਸੀ ਸੈਨ ਬਣਾਈ, ਕਹਿੰਦੇ ਸਮੁੰਦਰ ਵਰਗੀ ਨੇ ਕਹਿੰਦੇ ਉਜਲ ਫੌਜੀ ਬਣਾਈ ਹੋਈ। ਸਭ ਸਰੀਰ ਪਰ ਜਿਸ ਕੀ ਛਾਇਆ, ਜਿਸ ਫਣ ਦੀ ਮਹਾਰਾਜ ਦੇ ਸਾਰੇ ਸਰੀਰ ਦੇ ਉੱਪਰ ਛਾਇਆ ਹੈ ਰਹੀ ਹੈ। ਜੜ ਸਾ ਥਿਰ ਨਹਿ ਨੈਕ ਡੁਲਾਇਆ, ਜਿਵੇਂ ਕੋਈ ਦਰਖਤ ਖੜੋਤਾ ਹੁੰਦਾ ਨਾ ਹਿਲਦਾ ਚਿਲਦਾ ਨੀ, ਜੜ ਵਰਗਾ ਟਿੱਕਿਆ ਪੂਰਾ ਮਾਤਰ ਆਪਣੇ ਫਣ ਨੂੰ ਨੀ ਇਧਰ ਉਧਰ ਹਿਲਾਉਂਦਾ ਚਲਾਉਂਦਾ। ਅਸਬਿਦ ਕਿੰਚਤ ਕਾਲ ਬਤੀਤਾ, ਇਸ ਤਰ੍ਹਾਂ ਇੱਧਰ ਗੁਰੂ ਮਹਾਰਾਜ ਦੇ ਬਰਾਜਿਆ ਹੋਇਆ ਜਦੋਂ ਥੋੜਾ ਜਿਹਾ ਸਮਾਂ ਵਿਧੇ ਲੰਘਿਆ ਹੈ। ਕੀਏ ਛਾਉ ਅਤ ਹਰਖਤ ਚੀਤਾ, ਸ਼ੇਸ਼ ਨਾਗ ਨੇ ਚਿੱਤ ਵਿੱਚ ਖੁਸ਼ ਹੋ ਕੇ ਫਣ ਜਾ ਫਲਾ ਕੇ ਮਹਾਰਾਜ ਦੇ ਸਿਰ ਤੇ ਛਾਇਆ ਕੀਤੀ ਹੈ। ਤਲਵੰਡੀ ਨਿਰਿਪ ਰਾਏ ਬੁਲਾਰੂ, ਇੱਧਰ ਜਿਹੜਾ ਰਾਏ ਭੋਏ ਦੀ ਤਲਵੰਡੀ ਦਾ ਰਾਜਾ ਰਾਏ ਬੁਲਾਰ ਹੈ। ਸੋ ਸੈਨ ਕਿਤ ਅਨਤ ਪਧਾਰੂ, ਉਹ ਆਪਣੀ ਫੌਜ ਦੇ ਸਹਿਤ ਕਿਤੇ ਹੋਰ ਪਾਸੇ ਗਿਆ ਹੋਇਆ ਸੀ। ਤੇਹ ਵੇਲਾ ਤਹ ਚੱਲ ਕਰ ਆਵਾ, ਉਸ ਵੇਲੇ ਉਸ ਸਮੇਂ ਉੱਥੇ ਚੱਲ ਕੇ ਰਾਏ ਬੁਲਾਰ ਵੀ ਆ ਗਿਆ। ਜਿਹ ਕੋ ਜਾਗਿਓ ਭਾਗ ਸੁਹਾਵਾ, ਕਹਿੰਦੇ ਪਿਛਲਾ ਭਾਗਾਂ ਵਾਲਾ ਜਿਹੜਾ ਭਾਗ ਹੈ ਉਹ ਜਾਗ ਪਿਆ ਪ੍ਰਗਟ ਹੋ ਗਿਆ। ਅਨੀ ਤੁਰੰਗਮ ਸੰਗ ਸੁਰੰਗਾ, ਰੰਗਾਂ ਸੋਹਣੇ ਰੰਗਾਂ ਰੰਗਾਂ ਦੀ ਘੋੜਿਆਂ ਦੀ ਇਹਦੇ ਨਾਲ ਫੌਜ ਵੀ ਹੈ। ਆਵਹਿ ਨਗਰ ਹੈ ਅੰਗ ਉਮੰਗਾ, ਆਪਣੇ ਅੰਗ ਵਿੱਚ ਹਿਰਦੇ ਵਿੱਚ ਉਤਸ਼ਾਹ ਖੁਸ਼ ਹੋਇਆ ਹੋਇਆ ਆਪਣੇ ਨਗਰ ਵੱਲ ਨੂੰ ਇਹ ਚੱਲਦਾ ਆ ਰਿਹਾ ਹੈ। ਦੇਖ ਨਾਗ ਕੋ ਕੀਏ ਅਨਮਾਨਾ, ਜਿਹੜਾ ਨਾਗ ਹੈ ਨਾ ਉਹਨੂੰ ਦੇਖ ਕੇ ਨੇ ਦੂਰੋਂ ਅਨੁਮਾਨ ਜਾ ਲਾਣਾ ਕੀਤਾ ਹੈ। ਉਜਲ ਪਟ ਆਤਪ ਤੇ ਤਾਨਾ ਵੀ ਚਿੱਟੇ ਰੰਗ ਦਾ ਵਸਤਰ ਧੁੱਪਣ ਤੋਂ ਬਚਣ ਵਾਸਤੇ ਕਿਸੇ ਨੇ ਉੱਪਰ ਤਾਣਿਆ ਹੋਇਆ ਹੈ। ਤਰਵਰ ਕੀ ਛਾਇਆ ਬਰ ਤਿਆਗੀ ਜਿਹੜਾ ਵੀ ਇਸ ਤਰ੍ਹਾਂ ਚਾਦਰਾ ਜਾ ਲੈ ਕੇ ਪਾਸੇ ਜੇ ਸੌਣ ਵਾਲਾ ਇਸਨੇ ਕਹਿੰਦੇ ਸੇਠ ਵਿਰਸ਼ ਦੀ ਛਾਇਆ ਕਿਉਂ ਛੱਡ ਦਿੱਤੀ ਹੈ, ਵਿਰਸ਼ ਹੇਠ ਕਿਉਂ ਨੀ ਸੁੱਤਾ, ਧੁੱਪੇ ਚਾਦਰਾ ਲੈ ਕੇ ਕਿਉਂ ਪੈ ਰਿਹਾ ਹੈ। ਪਟ ਓਟਨ ਕਿਉਂ ਭਾ ਅਨੁਰਾਗੀ ਵਸਤਰ ਦਾ ਉਹਲਾ ਜਾ ਪਰਦਾ ਜਾ ਲੈ ਕੇ ਕਿਉਂ ਅਨੁਰਾਗੀ ਹੋ ਗਿਆ, ਵਿਰਸ਼ਾਇਆ ਹੇਠ ਕਿਉਂ ਨੀ ਪੈ ਰਿਹਾ। ਅਸ ਵਿਚਾਰ ਕਰਦੇ ਹੋ ਢਿੱਗ ਆਵਾ, ਇਸ ਤਰ੍ਹਾਂ ਦੀ ਸੋਚ ਵਿਚਾਰ ਕਰਦਾ ਕਰਾਂਦਾ ਰਾਏ ਬੁਲਾ ਨੇੜੇ ਜੇ ਚਲੇ ਆਇਆ ਹੈ। ਰਸਨਾ ਫਰਕਤ ਮੁਖ ਦ੍ਰਿਸ਼ਟਾਵਾ, ਕਹਿੰਦੇ ਇਸ ਤਰ੍ਹਾਂ ਮੂੰਹ ਜਾ ਦੇਖਿਆ ਇਸਨੇ ਤੇ ਜੀਵ ਜੀ ਕਹਿੰਦੇ ਉਹ ਮੁਖ ਦੇ ਵਿੱਚ ਫਰਕ ਰਹੀ ਹਿਲਚੁਲ ਰਹੀ ਇਸਨੇ ਦੇਖੀ ਹੈ। ਭੋਗੀ ਲੱਖ ਵੱਡ ਭੋਗਾ ਕਾਰਾ, ਜਾਣ ਲਿਆ ਵੀ ਇਹ ਤਾਂ ਬਹੁਤ ਫੜਨੇ ਫਣ ਦੇ ਆਕਾਰ ਵੱਡੇ ਫਣ ਵਾਲਾ ਭੋਗੀ ਹੈ, ਸੱਪ ਹੈ, ਕਰ ਉੱਚੋ ਆਯੁਤ ਵਿਸਤਾਰਾ, ਇਸੇ ਕਰਕੇ ਆਪਣਾ ਫਣ ਜਾ ਇਸਨੇ ਉੱਚਾ ਕਰਕੇ ਫੈਲਾਇਆ ਹੋਇਆ। ਰਾਏ ਵਿਚਾਰਤ ਉਰ ਭਰ ਦਾਇਆ, ਉਸ ਵੇਲੇ ਰਾਏ ਬੁਲਾ ਹਿਰਦੇ ਵਿੱਚ ਦਇਆ ਜੀ ਭਰ ਕੇ ਸੋਚਦਾ ਵਿਚਾਰਦਾ ਹੈ। ਪਾਰਕ ਮਰਿਓ ਤਾਂ ਪੰਨਗ ਖਾਇਆ, ਤਾਂ ਵੀ ਜਿਹੜਾ ਬੱਚਾ ਸ਼ੈਤ ਮਰੀ ਗਿਆ ਸੱਪ ਨੇ ਡੰਗ ਕਰਕੇ ਇਹਨੂੰ ਖਾ ਲਿਓ ਮਾਰ ਦਿੱਤਾ ਹੋਊਗਾ। ਜੇ ਜੀਵਤ ਇਹ ਕੋ ਅਵਤਾਰੀ, ਇਹ ਬੱਚਾ ਜਾਂਦਾ ਹੈ ਫਿਰ ਮੈਂ ਸਮਝਾਂਗਾ ਇਹ ਅਵਤਾਰੀ ਪੁਰਸ਼ ਹੈ। ਸਰਪ ਸਵੇਤ ਜਹ ਸੇਵਾ ਕਾਰੀ, ਜਿਹਦੀ ਚਿੱਟੇ ਰੰਗ ਦਾ ਫਣ ਫਲਾ ਕੇ ਜਿਹੜਾ ਇਹ ਸੱਪ ਹੈ ਉਹ ਵੀ ਸੇਵਾ ਕਰ ਰਿਹਾ, ਛਾਇਆ ਕਰ ਰਿਹਾ। ਹਿਰਨ ਹਿਤ ਪ੍ਰਿਤ ਨਿਕਟ ਪਠਾਇਆ, ਰਾਏ ਬੁਲਾਰ ਨੇ ਵੀ ਚੰਗੀ ਤਰ੍ਹਾਂ ਦੇਖਿਆ ਜਾਏ ਤੇ ਚੰਗੀ ਤਰ੍ਹਾਂ ਦੇਖਣ ਵਾਸਤੇ ਪਹਿਲਾਂ ਇੱਕ ਦਾਸ ਨੂੰ ਭੇਜਿਆ ਹੈ। ਤਬ ਜੀ ਗਮ ਪਾਤਾਲ ਸਿਧਾਇਆ, ਉਹ ਦਾਸ ਆਇਆ ਨੂੰ ਦੇਖ ਕੇ ਜਿਹੜਾ ਉਹ ਸ਼ੇਸ਼ ਨਾਗ ਸੱਪ ਹੈ ਉਹ ਪਤਾਲ ਵੱਲ ਨੂੰ ਹੇਠਾਂ ਨੂੰ ਚਲਿਆ ਗਿਆ ਹੈ। ਪੁਨਗਾ ਤੋਰ ਤੁਰੰਗਮ ਰਾਊ, ਉਸ ਵੇਲੇ ਰਾਏ ਬੁਲਾਰ ਵੀ ਘੋੜੇ ਨੂੰ ਤੋਰ ਕੇ ਅੱਗੇ ਨੂੰ ਚਲਿਆ ਗਿਆ। ਲੱਖ ਅਚਰਜ ਪਸਿਆਨ ਚਿਤ ਚਾਊ, ਚਿਤਵੇ ਚਰਚਤਾ ਜਾਣ ਕੇ ਦੇਖਣ ਵਾਸਤੇ ਚਾਉਰ ਸ਼ਾਇਦ ਚੜਿਆ ਹੈ। ਨਿਕਟ ਗਏ ਸੁਨ ਖੁਰਕਾ ਖੁਰਕੋ, ਜਦੋਂ ਰਾਏ ਬੁਲਾਰ ਨੇੜੇ ਚਲਿਆ ਗਿਆ ਘੋੜੇ ਦੇ ਜਿਹੜਾ ਖੜਕਾ ਜਾ ਖੁਰਦਾ ਹੋਇਆ ਉਹਨੂੰ ਸੁਣ ਕੇ, ਤਨ ਸੁਚੇਤ ਭਾ ਬੇਦੀ ਬਰ ਕੋ, ਜੋ ਬੇਦੀਆਂ ਦੇ ਵੰਸ਼ ਦੇ ਸ੍ਰੇਸ਼ਠ ਗੁਰੂ ਨਾਨਕ ਸਾਹਿਬ ਉਹਨਾਂ ਦਾ ਸਰੀਰ ਸਾਵਧਾਨ ਹੋ ਗਿਆ। ਲੋਚਨ ਬਿਗਸੇ ਦਲ ਪੁਸ਼ ਕਰ ਸੇ, ਜਿਵੇਂ ਕਵਲ ਦੇ ਪੱਤਰੇ ਅੰਦਰੇ ਇਸ ਤਰ੍ਹਾਂ ਨੇਤਰ ਖੁੱਲ ਗਏ ਖਿੜ ਗਏ। ਮੇਚਕ ਤਾਰੇ ਬਰ ਮਧ ਕਰ ਸੇ, ਨੇਤਰਾਂ ਦੇ ਜਿਹੜੇ ਤਾਰੇ ਹਨ ਪੂਤਲੀਆਂ ਜਿਹੀਆਂ ਕਾਲੀਆਂ ਤੇ ਜਿਵੇਂ ਕਾਲੇ ਸ੍ਰੇਸ਼ਠ ਪੌਰੇ ਹੁੰਦੇ ਹਨ। ਢਿੱਗ ਅਰੂਢ ਅਸ ਹੇਰਿਓ ਰਾਈ, ਇਸ ਤਰ੍ਹਾਂ ਘੋੜੇ ਉੱਪਰ ਚੜਿਆ ਹੋਇਆ ਨੇੜੇ ਰਾਏ ਬੁਲਾਰ ਨੂੰ ਦੇਖਿਆ ਸਤਿਗੁਰਾਂ ਨੇ। ਪੀਰ ਭਟਨ ਕੀ ਸੰਗ ਸੁਹਾਈ, ਜਿਸ ਦੇ ਨਾਲ ਸੂਰ ਵੀਰਾਂ ਦੀ ਬੜੀ ਭੀੜ ਸੋਭਨੀਕ ਹੈ। ਉੱਠ ਤਬ ਸਿਰ ਨਿਵਾਏ ਕੀ ਬੰਧਨ, ਉਸ ਵੇਲੇ ਬਿਰਧ ਬਜ਼ੁਰਗ ਜਾਣ ਕੇ ਜ਼ਕਰ ਦਾ ਰਾਜਾ ਜਾਣ ਕੇ ਸੰਸਾਰ ਕ੍ਰਿਤੀ ਅਨੁਸਾਰ ਉੱਠ ਕੇ ਮਹਾਰਾਜ ਨੇ ਇਸ ਨੂੰ ਮੱਥਾ ਟੇਕ ਦਿੱਤਾ। ਜੋ ਕਲ ਮਲ ਕਲ ਕਾਲ ਨਿਕੰਦਨ, ਕਹਿੰਦੇ ਜਿਹੜੇ ਕਲਯੁਗ ਦੇ ਪਾਪਾਂ ਨੂੰ ਕੱਟਣ ਵਾਲੇ ਸਤਿਗੁਰੂ ਹੈ ਉਹਨਾਂ ਨੇ ਸੰਸਾਰ ਰੀਤੀ ਨੂੰ ਮੁੱਖ ਰੱਖਦਿਆਂ ਵੀ ਰਾਏ ਬੁਲਾਰੇ ਬਜ਼ੁਰਗ ਹੈ ਰਾਜਾ ਹੈ ਇਹ ਬੰਦਗੀ ਵਾਲਾ ਇਸ ਕਰਕੇ ਮੱਥਾ ਟੇਕਿਆ ਹੈ। ਉਰ ਪਾਲਕ ਦਰੁਤ ਉਤਰ ਤੁਰੰਗਾ, ਇਧਰ ਜਿਹੜਾ ਰਾਏ ਬੁਲਾ ਰਾਏ ਭੁਲੇ ਦੀ ਮਾਲਕ ਹੈ ਤਲਵੰਡੀ ਦਾ, ਛੇਤੀ ਘੋੜੇ ਤੋਂ ਹੇਠਾਂ ਉਤਰ ਕੇ ਪਰ ਰੰਭਨ ਗਰ ਸੰਗ ਉਮੰਗਾ, ਦੇਵਰ ਸ਼ਾਹ ਦੇ ਨਾਲ ਮਾਰਾ ਨੂੰ ਗਲ ਲਾ ਲਿਆ ਹੈ। ਸਾਦਰ ਸੋ ਨਿਜ ਭਰ ਕਰ ਕੰਨਿਆ, ਇਸ ਤਰ੍ਹਾਂ ਸਤਿਕਾਰ ਨਾਲ ਆਪਣੀ ਜੱਫੀ ਵਿੱਚ ਭਰ ਕੇ, ਚੂਮਤ ਮਸਤਕ ਖੁਸ਼ੀ ਸੁਕਨੀਆ, ਮੱਥੇ ਨੂੰ ਚੁੰਮ ਰਿਹਾ ਬਹੁਤ ਖੁਸ਼ੀਆਂ ਮਨਾ ਰਿਹਾ ਗਲਵਕੜੀ ਵਿੱਚ ਲੈ, ਭਾ ਅਧੀਨ ਮਨ ਭਾ ਅਧੀਨ ਮਨ ਕਰ ਬਹੁ ਭਾਊ, ਇਹਦਾ ਮਨ ਸਤਿਗੁਰਾਂ ਦੇ ਅਧੀਨ ਹੋ ਗਿਆ ਬਸ ਹੋ ਗਿਆ, ਬਹੁਤਾ ਮਨ ਵਿੱਚ ਪ੍ਰੇਮ ਕਰ ਰਿਹਾ ਹੈ। ਜਾਣਿਓ ਇਹ ਅਵਤਾਰ ਪ੍ਰਭਾਉ, ਆਪਣੇ ਮਨ ਵਿੱਚ ਜਾਣ ਲਿਆ ਵੀ ਇਹ ਤਾਂ ਬਹੁਤ ਤੇਜ ਪ੍ਰਤਾਪ ਵਾਲੇ ਅਵਤਾਰੀ ਪੁਰਸ਼ ਹੈ ਗੁਰੂ ਨਾਨਕ ਸਾਹਿਬ। ਬਹੁਰ ਨ ਮਨ ਕਾ ਬਕੀਨ ਡੁਲਾਓ। ਇੰਨੀ ਅਥਾਹ ਸ਼ਰਧਾ ਮਨ ਵਿੱਚ ਆ ਗਈ ਹੈ, ਮਨ ਨੂੰ ਫਿਰ ਕਦੇ ਵੀ ਚਿਨਕੀ ਪਰ ਇਹਨੇ ਡੁਲਾਇਆ ਨਹੀਂ। ਫਿਰ ਕਰ ਸ਼ਰਧਾ ਤਾਂ ਦਿਨ ਰਾਓ। ਉਹ ਦਿਨ ਤੋਂ ਜਿਹੜੀ ਸ਼ਰਧਾ ਹੈ ਪੂਰੀ ਕਹਿੰਦੇ ਥਿਰ ਕਰ ਲਈ, ਇਸ ਕਰ ਲਈ ਹੈ, ਪੂਰਾ ਸ਼ਰਧਾਲੂ ਬਣ ਗਿਆ ਹੈ। ਪਰਮੇਸ਼ਵਰ ਸਮ ਜਾਨ ਸੁਜਾਨਾ। ਹਾਂ, ਸੁਗੁਰ ਸੁਜਾਨ ਗੁਰੂ ਨਾਨਕ ਸਾਹਿਬ ਜੀ ਨੂੰ ਪਰਮੇਸ਼ਵਰ ਦੇ ਸਮਾਨ ਇਹਨੇ ਜਾਣਿਆ ਹੈ। ਮਨ ਕਰ ਬੰਦਾ ਹੈ ਪਦ ਰਾਜਾਨਾ। ਰਾਜਾ ਕਹਿੰਦੇ ਮਨ ਕਰਕੇ ਅੰਦਰੋਂ ਅੰਦਰੋਂ ਬਹੁਤ ਮੱਥੇ ਟੇਕ ਰਿਹਾ ਹੈ। ਰੁਕਿਓ ਕੰਠ ਪਰ ਪੂਰਨ ਪ੍ਰੇਮਾ। ਹਾਂ, ਪੂਰਨ ਪ੍ਰੇਮ ਕਰਕੇ ਜਿਹੜਾ ਗਲਾ ਇਸਦਾ ਬਿਰਾਗ ਵਿੱਚ ਆ ਕੇ ਰੁਕ ਗਿਆ ਹੈ। ਬੋਲ ਨਾ ਸਕਿਓ ਉਚਿਤ ਭਾ ਖੇਮਾ। ਕੋਈ ਬਚਨ ਨਹੀਂ ਬੋਲ ਸਕਿਆ, ਇਸ ਤਰ੍ਹਾਂ ਕਲਿਆਣ ਦੇ ਯੋਗ ਹੋ ਗਿਆ ਰਾਜਾ। ਗਾ ਤੋ ਰੰਗ ਚੜ ਪੁਲਕਤ ਅੰਗਾ। ਸਾਰੇ ਅੰਗਾਂ ਵਿੱਚ ਪੁਲਗਾਲ ਵੀ ਆ ਗਈ। ਲੋਕ ਕੰਢੇ ਖੜੇ ਹੋ ਗਏ, ਘੋੜੇ ਉੱਪਰ ਚੜ੍ਹ ਕੇ ਫਿਰ ਨਗਰ ਵੱਲ ਨੂੰ ਚਲਾ ਗਿਆ। ਬੈਠਿਓ ਸਦਨਹਿ ਸੰਗ ਉਮੰਗਾ। ਆਪਣੇ ਘਰ ਦੇ ਵਿੱਚ ਬੜੇ ਖੁਸ਼ੀ ਚਾਅ ਦੇ ਨਾਲੇ ਬੈਠਾ ਹੋਇਆ। ਹਿਰਦੇ ਮਨੋਰਥ ਸਾਰ ਵਿਚਾਰ ਹੈ। ਆਪਣੇ ਹਿਰਦੇ ਵਿੱਚ ਜਿਹੜੇ ਸ੍ਰੇਸ਼ਟ ਵਿਚਾਰ ਹੈ ਉਹਨਾਂ ਅਨੁਸਾਰ ਕਹਿੰਦੇ ਫੁਰਨੇ ਕਰ ਰਿਹਾ। ਇਹ ਮਮ ਭਾਵ ਬੰਧਨ ਨਿਰਵਾਰ ਹੈ। ਜਿਹੜੇ ਗੁਰੂ ਨਾਨਕ ਸਾਹਿਬ ਹੈ ਇਹ ਤਾਂ ਮੇਰੇ ਸੰਸਾਰ ਦੇ ਜਿਹੜੇ ਮੋਹ ਮਮਤਾ ਦੇ ਬੰਧਨ ਉਹਨਾਂ ਨੂੰ ਦੂਰ ਕਰਨਗੇ। ਹੋਏ ਤਰਨ ਜਬ ਤਜ ਲਰਕਾਈ। ਵਿਚਾਰਾਂ ਕਰ ਰਿਹਾ ਜਦੋਂ ਬਾਲਕ ਪੁਣਾ ਛੱਡ ਕੇ ਇਹ ਜਵਾਨ ਹੋ ਜਾਣਗੇ। ਕਰ ਹੋ ਤਬ ਮੈਂ ਬਿਨੈ ਵਡਾਈ। ਇਹਨਾਂ ਦੇ ਅੱਗੇ ਮੈਂ ਆ ਕੇ ਪਹਿਲਾਂ ਮਹਿਮਾ ਕਰਾਂਗਾ ਫਿਰ ਬੇਨਤੀ ਕਰਾਂਗਾ। ਜੋਗਨ ਕੋ ਦੁਰਲੱਭ ਹੈ ਜੋ। ਜਿਹੜੇ ਪੁਰਾਣਾ ਜਾ ਯੋਗ ਅਭਿਆਸਾ ਕਰਨ ਵਾਲੇ ਜਿਹੜਾ ਅਹੁਦਾ ਕਹਿੰਦੇ ਉਹਨਾਂ ਨੂੰ ਵੀ ਲੱਭਣਾ ਕਠਿਨ ਹੈ। ਦੇਹ ਪਰਮ ਪਦ ਮੁਝ ਸੋ ਸਭ ਤੋਂ ਵੱਡਾ ਅਹੁਦਾ ਮੈਨੂੰ ਗੁਰੂ ਨਾਨਕ ਸਾਹਿਬ ਜੀ ਦੇ ਦੇਣਗੇ। ਪੂਰਬ ਭਾਗ ਜਗਿਓ ਵੱਡ ਮੇਰਾ। ਮਨ ਵਿੱਚ ਵਿਚਾਰਾ ਕਰੇ ਤਾਂ ਬਹੁਤ ਪਿਛਲਾ ਚੰਗਾ ਕੋਈ ਭਾਗ ਮੇਰਾ ਅੱਜ ਜਾਗ ਪਿਆ ਹੈ। ਢਿੱਗ ਖੁਦਾਏ ਤਨ ਧਾਰ ਬਸੇਰਾ। ਮੇਰੇ ਨੇੜੇ ਹੀ ਖੁਦਾ ਸਰੀਰ ਧਾਰ ਕੇ ਤੇ ਬਸ ਰਿਹਾ ਹੈ ਇੱਥੇ। ਬੋਲਣ ਮਿਲਣੇ ਕੋ ਫਲ ਜਾਸੂ। ਜਿਸ ਲਈ ਗੁਰੂ ਨਾਨਕ ਦੇ ਨਾਲ ਬਚਨ ਬੋਲਣ ਦਾ ਤੇ ਇਸੇ ਤਰ੍ਹਾਂ ਸੁਣਨ ਦਾ ਬਹੁਤ ਫਲ ਹੈ ਮਿਲਣ ਦਾ। ਵੇਦ ਕਿਤੇਬ ਨ ਕਹਿ ਸਕਦਾ। ਇਸ ਫਲ ਨੂੰ ਤਾਂ ਨਾ ਵੇਦ ਦਾ ਕੋਈ ਪੁਸਤਕ ਨਾ ਕਿਤੇਬਾਂ ਕਹਿ ਸਕਦੀਆਂ, ਅਥਾਹੀ ਫਲ ਹੈ। ਪ੍ਰਿਤ ਭੇਜ ਕਾਲੂ ਬੁਲਵਾਇਓ। ਇਸ ਤਰ੍ਹਾਂ ਦੇ ਖਿਆਲ ਕਰਕੇ ਰਾਏ ਬੁਲਾਰ ਨੇ ਆਪਣਾ ਨੌਕਰ ਭੇਜ ਕੇ ਕਾਲੂ ਜੀ ਨੂੰ ਕੋਲ ਸੱਦ ਲਿਆ। ਕਰ ਆਦਰ ਨਿਜ ਨਿਕਟ ਬਿਠਾਇਓ। ਕਾਲੂ ਜੀ ਦਾ ਆਦੋ ਸਤਿਕਾਰ ਕਰਕੇ ਆਪਣੇ ਬਹੁਤ ਨੇੜੇ ਜੇ ਕਰਕੇ ਇਹਨੂੰ ਬਿਠਾ ਲਿਆ ਹੈ। ਨਿਜ ਸੁਤ ਕੋ ਸੁਤ ਜਾਨੋ ਨਾਹੀ। ਰਾਏ ਬੁਲਾਰ ਕਹਿਣਗਾ ਕਾਲੂ ਆਪਣੇ ਪੁੱਤਰ ਨੂੰ ਤੂੰ ਪੁੱਤਰ ਕਰਕੇ ਨਾ ਜਾਣੀ। ਭਾ ਅਵਤਾਰ ਤੋਂ ਹੀ ਘਰ ਮਾਹੀ। ਇਹ ਤਾਂ ਤੇਰੇ ਘਰ ਦੇ ਵਿੱਚ ਵੀ ਖੁਦਾ ਦਾ ਅਵਤਾਰ ਆ ਗਿਆ ਹੈ। ਜਾਗਿਓ ਗਰਵ ਭਾਗ ਜਗ ਤੇਰੋ। ਇਹ ਤਾਂ ਤੇਰੇ ਸੰਸਾਰ ਦੇ ਵਿੱਚ ਕੋ ਬਹੁਤ ਚੰਗੇ ਕੋਈ ਭਾਗ ਜਾਗ ਪਏ। ਤਬ ਸੰਸਾਰ ਕੋ ਔਰ ਨਹਿਰੋ। ਤੇਰੇ ਬਰਾਬਰ ਦਾ ਮੈਂ ਸੰਸਾਰ ਦੇ ਵਿੱਚ ਕੋ ਹੋਰ ਭਾਗਸ਼ਾਲੀ ਨਹੀਂ ਵੇਖਦਾ। ਅਸਨ ਬਸਨ ਸਾਦਰ ਸੋ ਦੀਜੈ। ਆਪਣੇ ਸਪੁੱਤਰ ਨੂੰ ਚੰਗੇ ਸਤਿਕਾਰ ਨਾਲ ਬਸਤਰ ਦਿਆ ਗਿਆ, ਸਤਿਕਾਰ ਨਾਲ ਭੋਜਨ ਛਕਾਇਆ। ਅਵਹੇਲਨ ਨਹਿ ਤਿੰਨ ਕੋ ਕੀਜੈ। ਮੈਂ ਕਹਿ ਰਿਹਾ ਵੀ ਗੁਰੂ ਨਾਨਕ ਸਾਹਿਬ ਦਾ ਤੂੰ ਕਦੇ ਜ਼ਿੰਦਗੀ ਵਿੱਚ ਨਿਰਾਦਰ ਨਹੀਂ ਕਰਨਾ ਹੈ। ਤਾਤ ਜਾਨ ਦੁਰ ਬਚਨ ਨ ਭਾਖੋ। ਇਹ ਮੇਰਾ ਪੁੱਤਰ ਹੀ ਹੈ, ਜਾਣ ਕੇ ਖੋਟਾ ਬਚਨ ਇਹਨਾਂ ਨੂੰ ਕਦੇ ਆਖੀ। ਪਰਮੇਸ਼ਵਰ ਸਮ ਸ਼ਰਧਾ ਰੱਖੋ। ਮੇਰੇ ਘਰ ਦੇ ਵਿੱਚ ਤਾਂ ਗੁਰੂ ਨਾਨਕ ਪਰਮੇਸ਼ਵਰ ਬਣ ਕੇ ਆ ਗਿਆ, ਇਸ ਤਰ੍ਹਾਂ ਦੇ ਇਸ ਬਰਾਬਰ ਤੋਂ ਸ਼ਰਧਾ ਰੱਖਣੀ ਹੈ। ਪੁਨ ਬੁਲਾਰ ਕਾਲੂ ਕੇ ਸਾਥਾ। ਉਸ ਤੋਂ ਬਾਅਦ ਜਿਹੜਾ ਰਾਏ ਬੁਲਾਰ ਕਾਲੂ ਜੀ ਦੇ ਨਾਲ ਕਹੀ ਸਰਬ ਕੀ ਸਭ ਵਿਦ ਗਾਥਾ। ਜਿਵੇਂ ਉਹ ਸੱਪ ਨੇ ਆ ਕੇ ਫਣ ਫਲਾ ਕੇ ਛਾਇਆ ਕੀਤੀ, ਉਹ ਸਾਰੀ ਕਵਾਰਤਾ ਦੱਸੀ ਕਾਲੂ ਜੀ ਨੂੰ। ਆਤਪ ਤਪਤ ਹੈ ਤੇ ਕੀ ਛਾਇਆ। ਕਹਿੰਦੇ ਧੁੱਪ ਦੀ ਤਪਸ਼ ਕਰਕੇ ਸੱਪ ਨੇ ਫਣ ਫਲਾ ਕੇ ਇਹਨਾਂ ਦੇ ਉੱਪਰ ਛਾਇਆ ਕੀਤੀ ਸੀ। ਹਮ ਹੈ ਹੇਰ ਨਿਜ ਦੇਹ ਦੁਰਾਇਆ, ਮੈਨੂੰ ਨੇੜੇ ਆਇਆ ਦੇਖ ਕੇ ਉਸ ਸੱਪ ਨੇ ਆਪਣੇ ਸਰੀਰ ਨੂੰ ਕਹਿੰਦੇ ਲੁਕਾ ਛੁਪਾ ਲਿਆ। ਸੁਣ ਕਰ ਕਾਲੂ ਕਹਿਤ ਭਲਾਜੂ, ਰਾਏ ਬਲਾਰ ਤੋਂ ਸੁਣ ਕੇ ਕਾਲੂ ਜੀ ਕਹਿਣ ਲੱਗੇ ਮਹਾਰਾਜ ਚੰਗਾ ਹੋਏ ਤਾਂ ਜਾਨੀ ਜਾਏ ਕਲਾਜੂ, ਇਹਨਾਂ ਵਿੱਚ ਕੋਈ ਥੋੜੀ ਬਹੁਤੀ ਕਲਾ ਹੋਈ ਤਾਂ ਮਹਾਰਾਜ ਜਾਣੀ ਜਾਊਗੀ, ਉਹ ਮੰਨ ਲੈਨੀ ਹੈ। ਅਸ ਕਹਿ ਗਯੋ ਅਸ਼ਰਦਾ ਧਾਰੀ, ਇਸ ਤਰ੍ਹਾਂ ਰਾਏ ਬਲਾਰ ਨੂੰ ਕਹਿ ਕੇ ਅਸ਼ਰਦਕ ਜੀ ਸ਼ਰਦਕ ਜਾ ਵਚਨ ਕਹਿ ਕੇ ਚਲਿਆ ਗਿਆ। ਮਾਇਆ ਮੋਹ ਪ੍ਰਬਲ ਜਿਹ ਭਾਰੀ, ਕਿਉਂਕਿ ਜਿਸ ਕਾਲੂ ਉੱਪਰ ਮਾਇਆ ਦਾ ਮੋਹ ਬੜਾ ਬਲ ਵਾਲਾ ਪਿਆ ਹੋਇਆ, ਤਿਉਂ ਸੋ ਕਰੇ ਜਿਉਂ ਪ੍ਰੇਰੈ ਨਿਯੰਤਾ, ਜਿਹੜੇ ਪ੍ਰੇਰਕ ਗੁਰੂ ਨਾਨਕ ਹੈ ਪਰਮੇਸ਼ਰ ਰੂਪ ਹੈ, ਕਹਿੰਦੇ ਉਵੇਂ ਕਰਦੇ ਜਿਵੇਂ ਮਾਇਆ ਨੂੰ ਪ੍ਰੇਰਦੇ ਆ, ਜਿਵੇਂ ਇਹਨੂੰ ਪ੍ਰੇਰਦੇ ਇਹ ਵੀ ਉਵੇਂ ਹੀ ਕਰਦਾ। ਜਿਉਂ ਜੰਤੀ ਵਸ ਵਜਹਿ ਵਾਜਹਿ ਜੰਤਾ, ਇਸ ਤਰ੍ਹਾਂ ਬਜੰਤਰੀ ਦੇ ਹੱਥ ਵਿੱਚ ਜਿਹੜਾ ਸਾਜ਼ ਹੁੰਦਾ ਜਿਵੇਂ ਵਜਾਉਂਦਾ ਉਵੇਂ ਵੱਜਦਾ, ਐਵੇਂ ਮਹਾਰਾਜ ਦੇ ਵਸ ਹੈ ਸਾਰੇ ਜੀਵ ਨੂੰ ਬਾਜੇ ਉਵੇਂ ਬਜਦੇ, ਉਹੋ ਜਿਹੀਆਂ ਬਾਜਾਂ ਕੱਢਦੇ। ਤਾਰ ਨਾਰ ਕੋ ਕਿਆ ਗੁਣ ਦੋਸ਼ੂ, ਇਹ ਲੱਕੜ ਦੀ ਜਿਹੜੀ ਪੂਤਲੀ ਹੁੰਦੀ ਹੈ ਉਹਦੇ ਕਹਿੰਦੇ ਉਹਦੀ ਜਿਹੜੀ ਉਹਦੇ ਤੇ ਕੀ ਗੁੱਸਾ ਕਰਨਾ ਤੇ ਕੀ ਉਹਦੇ ਉੱਪਰ ਖੁਸ਼ ਹੋਣਾ, ਤੇ ਪਰ ਕਿਆ ਪ੍ਰਸਾਦ ਕਿਆ ਰੋਸੂ, ਉਹਦਾ ਵਿਚਾਰੇ ਦੇ ਵਿੱਚ ਕੀ ਗੁਣ ਤੇ ਕੀ ਦੋਸ਼ ਹੁੰਦਾ ਹੈ, ਉਹਦੇ ਉੱਪਰ ਕੀ ਖੁਸ਼ ਹੋਣਾ ਤੇ ਕੀ ਗੁੱਸਾ ਕਰਨਾ, ਉਹਦਾ ਤਾਂ ਕੋਈ ਕਾਠ ਦੀ ਪੂਤਲੀ ਹੁੰਦੀ, ਲੱਕੜ ਦੀ ਬਣੀ ਪੂਤਲੀ ਹੁੰਦੀ ਹੈ। ਸ੍ਰੀ ਨਾਨਕ ਅਨੁਸਾਰੀ ਮਾਇਆ, ਇਸੇ ਤਰ੍ਹਾਂ ਜਿਹੜੀ ਆ ਜਿਹੜੀ ਮਾਇਆ ਹੈ ਗੁਰੂ ਨਾਨਕ ਸਾਹਿਬ ਦੇ ਅਨੁਸਾਰ ਹੈ। ਜਸ ਇੱਛਾ ਕਰਹੀ ਤਸ ਛਾਇਆ, ਇਸ ਤਰ੍ਹਾਂ ਮਹਾਰਾਜ ਦੀ ਕਹਿੰਦੇ ਇੱਛਾ ਹੁੰਦੀ ਉਸ ਤਰ੍ਹਾਂ ਹੀ ਮਾਇਆ ਆਪਣਾ ਛਾਇਆ ਪਾਉਂਦੀ, ਪ੍ਰਭਾਵ ਜਿਹਾ ਪਾਉਂਦੀ ਜੀਵਾਂ ਉੱਪਰ। ਹਰਮ ਆਏ ਔਰ ਹਰ ਖੁਸਮੇਤੂ, ਕਾਲੂ ਜੀ ਇਸ ਤਰ੍ਹਾਂ ਘਰ ਵਿੱਚ ਆ ਗਿਆ, ਹਿਰਦੇ ਵਿੱਚ ਖੁਸ਼ ਹੋਇਆ। ਕਰ ਹੈ ਹੇਤ ਬੇਦੀ ਕੁਲ ਕੇ ਤੂੰ, ਰਾਏ ਬੁਲਾਰ ਦੇ ਕਹਿਣ ਕਰਕੇ ਜੋ ਬੇਦੀਆਂ ਕੁਲ ਦੇ ਤੁਜਾ ਰੂਪ ਹੈ ਗੁਣ ਉਹਨਾਂ ਨਾਲ ਪ੍ਰੇਮ ਜਾ ਕਰਦਾ ਹੈ। ਕੱਛ ਪ੍ਰਸੰਨਤਾ ਸੁਰ ਵਿਚਾਰੀ, ਗੱਲਾਂ ਮੱਝਾਂ ਚਰਾ ਕੇ ਲਿਆਏ, ਇਸ ਕਰਕੇ ਵੀ ਥੋੜੀ ਬਹੁਤੀ ਪ੍ਰਸੰਨਤਾ ਹੈਗੀ ਪਿਤਾ ਨੂੰ। ਨਿਰਪ ਬੁਲਾਰ ਨੂੰ ਤਾਂ ਬਹੁਰ ਉਚਾਰੀ, ਫਿਰ ਰਾਏ ਬੁਲਾਰ ਨੇ ਇਹਨਾਂ ਦੀ ਉਸਤੀ ਕਰ ਦਿੱਤੀ ਹੈ ਵੀ ਇਹ ਤਾਂ ਖੁਦਾਈ ਆ ਗਿਆ ਹੈ। ਜਾਂ ਤੇ ਕਰਤ ਦੁਲਾਰ ਵਿਸਾਲਾ, ਇਸ ਕਰਕੇ ਕਾਲੂ ਜੀ ਮਹਾਰਾਜ ਦੇ ਨਾਲ ਬੜਾ ਭਾਰੀ ਲਾਡ ਪਿਆਰ ਕਰ ਰਹੇ ਆ। ਸੀਤਲ ਲੋਚਨ ਦੇਖ ਕਿਰਪਾਲਾ, ਕਿਰਪਾਲੂ ਸਤਿਗੁਰੂ ਨੂੰ ਦੇਖ ਦੇਖ ਕੇ ਆਪਣੇ ਨੇਤਰ ਠੰਡੇ ਕਰ ਰਿਹਾ। ਤਾਂ ਦਿਨ ਤੇ ਤਲਵੰਡੀ ਪੁਰ ਮੈਂ, ਉਸ ਦਿਨ ਤੋਂ ਲੈ ਕੇ ਤਲਵੰਡੀ ਨਗਰ ਦੇ ਲੋਕ ਮਹਿਮਾ ਕਰਤ ਭਏ ਘਰ ਘਰ ਮੈਂ, ਘਰਾਂ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਕਰਨ ਲੱਗ ਪਏ। ਕਹਿ ਪਰਸ ਪਰ ਮਿਲ ਨਰ ਨਾਰੀ, ਆਪੋ ਵਿੱਚ ਹੀ ਮਾਈ ਭਾਈ ਇੱਕ ਦੂਸਰੇ ਨੂੰ ਮਿਲ ਮਿਲ ਕੇ ਕਹਿੰਦੇ, ਸਰਪ ਛਾਉ ਨਿਰਪ ਨੈਣ ਨਿਹਾਰੀ। ਜਿਹੜਾ ਗੁਰੂ ਨਾਨਕ ਸਾਹਿਬ ਹੈ ਨਾ ਕਾਲੂ ਦਾ ਪੁੱਤਰ, ਉਹਦੇ ਉੱਪਰ ਸੱਪ ਨੇ ਛਾਇਆ ਕੀਤੀ ਸੀ, ਅੱਜ ਰਾਏ ਬੁਲਾਰ ਦੇਖ ਕੇ ਆਇਆ ਹੈ। ਬਹੁ ਆਦਰ ਕਰ ਕੰਠ ਲਗਾਇਓ, ਰਾਏ ਬੁਲਾਰ ਨੇ ਗੁਰੂ ਨਾਨਕ ਦਾ ਬੜਾ ਆਦਰ ਸਤਿਕਾਰ ਕੀਤਾ, ਗਲ ਨਾਲ ਲਾ ਕੇ ਜੱਫੀ ਵਿੱਚ ਲੈ ਲਿਆ ਇਹਨਾਂ। ਸਦਨ ਆਨ ਜਸ ਬਦਨ ਲਾਇਓ, ਇਹ ਰਾਏ ਬੁਲਾਰ ਨੇ ਘਰੇ ਆ ਕੇ ਮੁੱਖੋਂ ਗੁਰੂ ਨਾਨਕ ਸਾਹਿਬ ਦਾ ਬਹੁਤ ਜਸ ਕੀਤਾ ਵੀ ਖੁਦਾਈ ਆ ਗਿਆ ਹੈ। ਕਲਾਵਾਨ ਕਾਲੂ ਸੁਤ ਕੋਈ, ਇਸ ਕਰਕੇ ਵੀ ਕਾਲੂ ਦਾ ਸਪੁੱਤਰ ਗੁਰੂ ਨਾਨਕ ਤਾਂ ਬਹੁਤ ਕੋਈ ਸ਼ਕਤੀ ਵਾਲਾ ਹੈ। ਪ੍ਰਗਟ ਨ ਹੋਤ ਆਪਨ ਪਾਉ ਗੋਈ, ਕੁਝ ਵੀ ਆਪਣੇ ਆਪ ਨੂੰ ਉਹਨਾਂ ਨੇ ਗੋਤ ਕਰਕੇ ਰੱਖਿਆ, ਪ੍ਰਗਟ ਨਹੀਂ ਕਰ ਰਹੇ। ਅਸਬਿਦ ਬੀਤੀ ਰੁੱਤ ਬਸੰਤਾ, ਇਸ ਤਰ੍ਹਾਂ ਕਹਿੰਦੇ ਜਿਹੜੀ ਬਸੰਤ ਰੁੱਤ ਸੀ ਚੇਤ ਵਿਸਾਖ ਦੇ ਮਹੀਨੇ ਸੀ ਲੰਘ ਗਏ। ਚਾਰਤ ਸੁਰ ਵੀ ਸ੍ਰੀ ਜਗ ਕੰਤਾ, ਦੇ ਮਾਲਕ ਗੁੰਗਾ ਮੱਝਾਂ ਚਰਾ ਰਹੇ ਚਾਰ ਰਹੇ। ਪੁਨ ਗ੍ਰੀਖਮ ਰੁੱਤ ਕੀਨੋ ਜੋਰਾ, ਫਿਰ ਕਹਿੰਦੇ ਜਿਹੜੀ ਗਰਮੀ ਦੀ ਰੁੱਤ ਉਹਨੇ ਬਲ ਪਾ ਲਿਆ, ਜੇਠ ਹੜ ਆ ਗਏ ਹਨ। ਤਪਤ ਭਈ ਆਤਸ਼ਾ ਚਹੁ ਓਰਾ, ਇਸ ਕਰਕੇ ਚਾਰੇ ਤਰਫੀ ਬਹੁਤ ਭਾਰੀ ਤਪਸ਼ ਪੈਦਾ ਹੋ ਗਈ। ਤਪ ਹੈ ਰਿਦਾ ਜਿਵ ਮਤ ਸਰ ਧਾਰੀ, ਈਰਖਾ ਰੱਖਣ ਵਾਲੇ ਦਾ ਰਿਦਾ ਬੜਾ ਤਪਦਾ ਹੁੰਦਾ ਹੈ। ਤਿਉਂ ਤਪ ਗਈ ਭੂਮਿਕਾ ਸਾਰੀ, ਐਵੇਂ ਕਹਿੰਦੇ ਉਹ ਤਪਸ਼ ਨਾਲ ਸਾਰੀ ਜਿਹੜੀ ਧਰਤੀ ਤਪ ਗਈ ਹੈ। ਬਹਿਤ ਜ਼ੋਰ ਸੋ ਤਪਤ ਸ਼ਮੀਰਾ, ਜਿਹੜੀ ਹਵਾ ਹੈ ਕਹਿੰਦੇ ਬੜੇ ਬਲ ਨਾਲ ਤੱਤੀ ਬਲ ਰਹੀ ਹੈ। ਜੋ ਤਾਪੈ ਨਰ ਨਾਰ ਸਰੀਰਾ, ਜਿਹੜੇ ਕਹਿੰਦੇ ਲੋਕਾਂ ਦੇ ਸਰੀਰਾਂ ਨੂੰ ਵੀ ਤਪਾ ਰਹੀ ਹੈ ਤੱਤੀ ਹਵਾ। ਜਿਉਂ ਖਲ ਉਚਰੈ ਬਚਨ ਕੁਡਾਲੀ, ਜਿਵੇਂ ਮੂਰਖ ਪੁਰੇ ਕਹਿੰਦੇ ਖੋਟੇ ਤਰ੍ਹਾਂ ਦੇ ਬਚਨ ਕਹਿੰਦਾ ਹੁੰਦਾ। ਹਿਰਦਾ ਤਪਾਏ ਦੇ ਤਰਿਸ ਨਾਲੀ, ਗੁੱਸੇ ਦੇ ਲਿਆ ਕੇ ਤੇ ਲੋਕਾਂ ਦੇ ਹਿਰਦੇ ਨੂੰ ਤਪਾ ਦਿੰਦਾ। ਉਹ ਕਹਿੰਦੇ ਧੁੱਪ ਤਪਾ ਰਹੀ ਸਭ ਦੇ ਹਿਰਦੇ ਸਰੀਰ। ਮਾਰ ਤੰਡ ਕੀ ਚੰਡ ਮਰੀਚਾ, ਬਾਕੀ ਸੂਰਜ ਦੀਆਂ ਜਿਹੜੀਆਂ ਕਹਿੰਦੇ ਕਿਰਨਾਂ ਬੜੀਆਂ ਤਿੱਖੀਆਂ। ਦੁਖੀ ਜੀਵ ਲੱਗ ਤਾਂ ਤਾਵਲ ਵੀਚਾ, ਜਿੰਨੇ ਕਹਿੰਦੇ ਛੋਟੇ ਤਲਾਵਾਂ ਵਿੱਚ ਜੀਵ ਹਨ ਉਹ ਵੀ ਵਿਚਾਰੇ ਦੁਖੀ ਹੋਏ ਪਏ ਹੈ। ਜਿਉਂ ਜਗ ਭਗਤ ਹੀਨ ਹੈ ਪ੍ਰਾਣੀ, ਇਸ ਤਰ੍ਹਾਂ ਕਹਿੰਦੇ ਪ੍ਰਾਣਾ ਧਾਰੀ ਜੀਵ ਭਗਤੀ ਤੋਂ ਰਹਿਤ ਹੁੰਦੇ ਹਨ। ਜਨਮ ਮਰਨ ਮਹਿਨਤ ਦੁੱਖ ਖਾਨੀ, ਹਮੇਸ਼ਾ ਕਹਿੰਦੇ ਜੰਮਣ ਮਰਨ ਜੋ ਦੁੱਖਾਂ ਦਾ ਖਾਣ ਉਹਦੇ ਚ ਪਏ ਦੁਖੀ ਹੁੰਦੇ ਆ, ਭਾਵੇਂ ਦੁਖੀ ਹੋ ਰਹੇ ਤਾਲਾਂ ਦੇ ਜੀਵ। ਸੂਕੇ ਜਲ ਕਰ ਦਮ ਬੇਹਰਾਨੀ, ਪਾਣੀ ਤਲਾਵਾਂ ਵਿੱਚ ਸੁੱਕਣ ਕਰਕੇ ਜਿਹੜਾ ਚਿੱਕੜ ਹੈ ਉਹ ਵਿਛੜ ਗਿਆ, ਉਹ ਪਾਟ ਗਿਆ, ਫਟ ਗਿਆ ਚਿੱਕੜ। ਜਾਂ ਜਨ ਪ੍ਰੇਮੀ ਔਰ ਸਿੱਖ ਸਿਖਾਨੀ, ਯਾਨੀ ਜਿਹੜੇ ਕੋਈ ਮਨੋ ਪ੍ਰੇਮੀ ਪੁਰਸ਼ ਹੈ ਉਹਨਾਂ ਨੂੰ ਇਹ ਸਿੱਖਿਆ ਸਿਖਾ ਰਿਹਾ ਹੈ ਕਿ ਦੇਖੋ ਪਾਣੀ ਦੀ ਘਾਟ ਕਰਕੇ ਮੈਂ ਜਿਹੜਾ ਚਿੱਕੜ ਸੀ ਫਟ ਗਿਆ, ਪਾੜ ਗਿਆ। ਤੁਸੀਂ ਤਾਂ ਪਰਮੇਸ਼ਰ ਤੋਂ ਵਿਛੜ ਕੇ ਕਿਉਂ ਨੀ ਪਾਟਿਆ ਤੁਹਾਡਾ ਰਿਦਾ। ਸਹਿਤ ਧੂਰ ਬਹੁ ਭਰਮਤ ਬਗੂਰੇ, ਮਿੱਟੀ ਕੱਟੇ ਦੇ ਸਮੇਤ ਕਹਿੰਦੇ ਬੜੇ ਬਾਬਰੋਲੇ ਉੱਥੇ ਕਹਿੰਦੇ ਘੁੰਮਦੇ। ਜੋ ਮਤ ਭਰਮਤ ਬਿਨਾ ਗੁਰ ਪੂਰੇ, ਪੂਰੇ ਸਤਿਗੁਰੂ ਤੋਂ ਬਗੈਰ ਕਹਿੰਦੇ ਮੂਰਖ ਲੋਕਾਂ ਦੀ ਬੁੱਧੀ ਭਰਮਦੀ ਹੈ। ਕਿਤੇ ਲਾਲਾਂ ਵਾਲੇ ਦੇ, ਕਿਤੇ ਵਡਭਾਗ ਸਿੰਘ ਦੇ ਡੇਰੇ, ਕਿਤੇ ਵਿਆਸਾਂ ਨੂੰ, ਕਿਤੇ ਇੱਧਰ ਸਰਸੇ ਵਾਲੇ ਮਗਰ ਫਿਰਦੇ ਹੁੰਦੇ ਨੇ ਪੂਰੇ ਗੁਰੂ ਤੋਂ ਬਗੈਰ। ਇਉਂ ਹੀ ਕਹਿੰਦੇ ਫਿਰ ਰਹੇ ਲੋਕ, ਮ੍ਰਿਗ ਤ੍ਰਿਸ਼ਨਾ ਕੋ ਹੇਰਹ ਨੀਰਾ, ਇਸੇ ਤਰ੍ਹਾਂ ਮ੍ਰਿਗ ਤ੍ਰਿਸ਼ਨਾ ਦਾ ਜਲ ਵੇਖ ਵੇਖ ਕੇ, ਦੌੜਤ ਮ੍ਰਿਗ ਨਹਿ ਪਾਵਹਿ ਧੀਰਾ, ਜਿਹੜੇ ਹਿਰਨ ਹਨ ਉਹ ਦੌੜਦੇ ਫਿਰਦੇ ਧੀਰਜ ਨਹੀਂ ਪਾਉਂਦੇ ਹਨ। ਜੋ ਮਨ ਵਿਖਿਆ ਸੁਖ ਨਹਿ ਤਾਤਾਈ, ਸੁਖ ਨਹਿ ਜਿਉਂ ਮਨ ਵਿਸ਼ਾ ਸੁਖਨ ਹਿਤ ਤਾਈ, ਜਿਵੇਂ ਮਨ ਵਿਸ਼ਿਆਂ ਦੇ ਸੁਖ ਵਾਸਤੇ ਦੌੜਦਾ ਇੱਧਰ ਉੱਧਰ, ਤ੍ਰਪਤ ਨ ਹੋਤ ਨ ਥਿਰਤਾ ਪਾਈ, ਨਾ ਮਨ ਤ੍ਰਿਪਤ ਹੁੰਦਾ ਨਾ ਇਸਤੀ ਪਾਉਂਦਾ ਹੈ। ਪਸ ਪੰਛੀ ਹੇ ਰਹਿ ਤਾਰ ਛਾਇਆ, ਇਸੇ ਤਰ੍ਹਾਂ ਜਿਹੜੇ ਪਸ਼ੂ ਹੈ ਪੰਛੀ ਹੈ ਬਿਰਸ਼ਾਂ ਦੀ ਛਾਇਆ ਵੇਖ ਕੇ, ਵੈਸਹਿ ਤਪ ਤਹਿ ਤੇ ਸੁਖ ਪਾਇਆ, ਦਰਖਤਾਂ ਹੇਠ ਆ ਕੇ ਬੈਠਦੇ ਹੈ ਤਪਸ਼ ਤੋਂ ਸੁਖ ਪਾਉਂਦੇ। ਬਹੁਤ ਜਗਤ ਦੁੱਖ ਤੇ ਜਗਿਆਸੀ, ਸੰਸਾਰ ਦੇ ਬਹੁਤ ਦੁੱਖਾਂ ਕਰਕੇ ਜਗਿਆਸੂ ਪੁਰਸ਼, ਜੋ ਮਿਲ ਸਤ ਸੰਗਤ ਸੁਖ ਰਾਸੀ, ਉਹਨੂੰ ਕਹਿੰਦੇ ਸੁਖ ਦੇਣ ਵਾਲੀ ਸਤਸੰਗਤ ਮਿਲ ਜੇ ਤੇ ਉਹ ਸ਼ਾਂਤ ਹੋ ਜਾਂਦਾ ਹੈ। ਭਾਵਹਿ ਬਹੁ ਸੀਤਲਤਾ ਪਾਨੀ, ਸਾਰੇ ਲੋਕਾਂ ਨੂੰ ਠੰਡਾ ਪਾਣੀ ਬੜਾ ਚੰਗਾ ਲੱਗਦਾ ਹੈ। ਭਾਗ ਜਗੇ ਜਾਂ ਗੁਰ ਕੀ ਬਾਣੀ, ਕਿਸੇ ਦੇ ਚੰਗੇ ਭਾਗ ਜਾਗ ਪੈਣ ਤੇ ਉਹਨਾਂ ਨੂੰ ਗੁਰੂ ਕੀ ਬਾਣੀ ਬੜੀ ਪੜ੍ਹਨੀ ਚੰਗੀ ਲੱਗਦੀ ਹੈ। ਅਸ ਗ੍ਰੀਖਮ ਮਹਿ ਸ੍ਰੀ ਜਗ ਸਾਈ, ਇਹੋ ਜੀ ਗਰਮੀ ਦੀ ਰੁੱਤ ਵਿੱਚ ਜਗਤ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਵਿਚਰਤ ਲੀਲਾ ਕਰਤ ਸੁਹਾਈ, ਫਿਰਦੇ ਹੋਏ ਲੀਲਾ ਕਰਦੇ ਆ ਸੋਭਨੀਕ, ਜਹ ਤਰਵਰ ਛਾਇਆ ਰਮਣੀਕੀ, ਜਿੱਥੇ ਸ੍ਰੇਸ਼ਟ ਵਿਰਸ਼ਾ ਦੀ ਸੁੰਦਰ ਛਾਇਆ, ਤਹ ਚਾਰਤ ਸੁਰਬੀ ਬਿਧ ਨੀਕੀ, ਉਹਨਾਂ ਦਰਖਤਾਂ ਦੇ ਹੇਠ ਚੰਗੇ ਢੰਗ ਨਾਲ ਗੂੰਗਾ ਮੱਝਾਂ ਚਾਰਦੇ ਹਨ, ਜਹ ਸੁੰਦਰ ਜਲ ਸੀਤਲ ਸਾਲੀ, ਜਿੱਥੇ ਸੋਹਣਾ ਜਲ ਠੰਡ ਦਾ ਘਰ ਹੈ, ਤਹ ਖੇਲ ਬਾਲਕ ਮਿਲ ਨਾਲੀ, ਬੱਚੇ ਨਾਲ ਬੱਚੇ ਹੋਰ ਵੀ ਹਨ, ਉਹਨਾਂ ਨਾਲ ਮਿਲ ਕੇ ਖੇਲੀ ਜਾਂਦੇ। ਸਭ ਬਾਸੁਰ ਬਨ ਬੀਚ ਸਾਰਾ ਦਿਨ ਜੰਗਲ ਦੇ ਵਿੱਚ ਇਸ ਤਰ੍ਹਾਂ ਆਪ ਜੀ ਕਹਿੰਦੇ ਫਿਰਦੇ ਬਤੀਤ ਕਰਦੇ। ਆਵੇ ਰਜਨੀ ਸਦਨ ਗੁਜ਼ਾਰੈ, ਜਦੋਂ ਰਾਤ ਹੋ ਜਾਂਦੀ ਹੈ ਫਿਰ ਘਰ ਵਿੱਚ ਆ ਕੇ ਉਹਨੂੰ ਗੁਜ਼ਾਰਦੇ ਬਤੀਤ ਕਰਦੇ। ਗੋਖਰ ਧੂਰ ਬਦਨ ਪਰ ਲਾਗਾ, ਜਦੋਂ ਵਾਪਸ ਆਏ ਆ ਗੁਆਂ ਦੇ ਖੁਰਾਂ ਦੇ ਜਿਹੜਾ ਧੂੜਾ ਜਾ ਆਪ ਜੀ ਦੇ ਮੁੱਖ ਉੱਪਰ ਬੜਾ ਲੱਗਿਆ ਹੋਇਆ। ਜਨ ਪੰਕਜ ਪਰ ਸੁਭਤ ਪਰਾਗਾ, ਮਾਨੋ ਕਹਿੰਦੇ ਕਵਲ ਫੁੱਲ ਦੇ ਉੱਪਰ ਜਿਹਨੇ ਪਰਾਗ ਹੋ ਰਹੀ ਹੋ, ਰਸ ਜਾ ਧੂੜਾ ਜਾ ਹੁੰਦਾ ਉਹੀ ਸੋਭ ਰਹੀ ਆ ਧੂੜ। ਅੰਕ ਵਸਾਏ ਮਾਤ ਬਲ ਜਾਈ, ਮਾਤਾ ਜੀ ਨੇ ਗੋਦੀ ਵਿੱਚ ਵਸਾਰਿਆ ਸਤਿਗੁਰਾਂ ਨੂੰ ਲਿਬੜਿਆ ਤੇ ਬਲਹਾਰ ਜਾ ਰਹੇ। ਬਦਨ ਪਹੁੰਚ ਦੇਖਾ ਹਿਤ ਲਾਈ, ਮੁਖ ਜਾ ਸਾਫ ਕਰਕੇ ਪ੍ਰੇਮ ਲਾ ਕੇ ਫਿਰ ਨੀਜ ਨਾਲ ਤੱਕਦੇ। ਕਰਤ ਦੁਲਾਰ ਸੰਗ ਪ੍ਰੇਯ ਬਾਨੀ, ਲੜ ਜਾ ਕਰਦੇ ਆ ਪਿਆਰੇ ਬਚਨ ਬੋਲ ਬੋਲ ਕੇ। ਤਾਤ ਨਕੀ ਜੈ ਆਬ ਬਨ ਜਾਨੀ, ਇਸ ਤਰ੍ਹਾਂ ਪਿਆਰ ਨਾਲ ਕਹਿੰਦੇ ਹੇ ਸੁਪੁੱਤਰ ਹੁਣ ਤੁਸੀਂ ਕੱਲ ਤੋਂ ਜੰਗਲ ਵਿੱਚ ਨਹੀਂ ਜਾਣਾ ਹੈ। ਆਤਪ ਲੱਗੀ ਅੰਕ ਕੇ ਸੰਗਾ, ਗਰਮੀ ਦੀ ਰੁੱਤ ਹੋਣ ਕਰਕੇ ਤੁਹਾਡੇ ਸਰੀਰ ਦੇ ਅੰਗਾਂ ਨੂੰ ਬੜੀ ਧੁੱਪ ਜੀ ਲੱਗ ਗਈ ਹੈ। ਸੁਭ ਰੰਗਾ ਤੇ ਭਾਇਓ ਕੁਰੰਗਾ, ਤੁਹਾਡਾ ਕਿਹੋ ਜਿਹਾ ਸੋਹਣਾ ਰੰਗ ਸੀ ਹੋਰ ਹੀ ਰੰਗ ਦਾ ਹੋ ਗਿਆ ਹੈ। ਬਨ ਵਿਚਰਤ ਭੇ ਦੁਰਬਲ ਅੰਗਾ, ਜੰਗਲ ਵਿੱਚ ਫਿਰਦਿਆਂ ਤੁਹਾਡੇ ਸਰੀਰ ਦੇ ਅੰਗ ਦੇ ਵੀ ਲਿਸੇ ਕਮਜ਼ੋਰ ਜੇ ਹੋ ਗਏ। ਪੁਰ ਮਹਿ ਖੇਲੋ ਸੰਗ ਉਮੰਗਾ, ਇਸ ਕਰਕੇ ਜੰਗਲ ਵਿੱਚ ਗੂਆਂ ਮੱਝਾਂ ਨਹੀਂ ਚਾਰਨੀਆਂ, ਨਗਰ ਵਿੱਚ ਹੀ ਸ਼ਾਹ ਨਾਲ ਖੇਲੀ ਜਾਣਾ ਬੱਚਿਆਂ ਨਾਲ। ਸਭ ਦਿਨ ਬਨ ਮਹਿ ਕਰੋ ਗੁਜ਼ਾਰਨ, ਦੇਖੋ ਪੁੱਤਰ ਸਾਰਾ ਦਿਨ ਤੁਸੀਂ ਜੰਗਲ ਵਿੱਚ ਫਿਰਦੇ ਲੰਘਾ ਦਿੰਦੇ ਹੋ। ਤਰਸਤ ਲੋਚਨ ਦਰਸ਼ਨ ਕਾਰ, ਤੁਹਾਡੇ ਦਰਸ਼ਨ ਕਰਨ ਵਾਸਤੇ ਮੇਰੇ ਨੇਤਰ ਤਰਸਦੇ ਰਹਿੰਦੇ। ਜਾਵਹਿ ਦਾਸ ਜੇ ਸੁਰ ਵੀ ਚਾਰਨ, ਕਹਿੰਦੇ ਆਪੇ ਕਰਦੇ ਦਾਸ ਗੂਆਂ ਮੱਝਾਂ ਚਾਰਨ ਲਈ ਚਲੇ ਜਾਇਆ ਕਰਨ। ਤੁਮ ਘਰ ਰਹੀਏ ਬਿਰਹਿ ਵਿਦਾਰਨ, ਮੇਰਾ ਮਾਂ ਦਾ ਵਿਛੋੜਾ ਦੂਰ ਕਰਨ ਵਾਸਤੇ ਘਰ ਵਿੱਚ ਹੀ ਟਿਕੇ ਰਹਿਣਾ। ਕਰ ਦੁਲਾਰ ਬਹੁ ਸੁਤ ਬਸਾਇਓ, ਪੁੱਤਰ ਨੂੰ ਗੋਦ ਵਿੱਚ ਬਿਠਾ ਕੇ ਬੜਾ ਲਾਡ ਪਿਆਰ ਜਾ ਕੀਤਾ। ਚੱਲ ਤਤ ਕਾਲਹਿ ਕਾਲੂ ਆਇਓ, ਇਹਨੇ ਨੂੰ ਬਾਬਾ ਕਾਲੂ ਜੀ ਬੜੀ ਛੇਤੀ ਚੱਲਦੇ ਆ ਪਹੁੰਚੇ ਹਨ। ਪਤਸੋਂ ਕਹਿਤ ਏਕ ਹਮ ਤਾਤਾ, ਪਿਤਾ ਜੀ ਬੋਲੇ ਹੇ ਪਤੀ ਜੀ ਸਾਡੇ ਘਰ ਦੇ ਵਿੱਚ ਪਰਮੇਸ਼ਰ ਨੇ ਇੱਕੋ ਹੀ ਪੁੱਤਰ ਬਖਸ਼ਿਆ। ਸੋ ਕੀਨੋ ਸੁਰ ਬੀ ਕੋ ਤਰਾਤਾ, ਉਹਨੂੰ ਨੂੰ ਅਸੀਂ ਕਹਿੰਦੇ ਆ ਗੁਆਂ ਮੱਝਾਂ ਦੀ ਰੱਖਿਆ ਕਰਨ ਵਾਲਾ ਬਾਗੀ ਜਾ ਬਣਾ ਛੱਡਿਆ। ਸਭ ਬਾਸੁਰ ਬਨ ਬੀਚ ਬਿਹਾਰੂ, ਦੇਖ ਲੋ ਪਤੀ ਜੀ ਸਾਰਾ ਦਿਨ ਗੁਆਂ ਮੱਝਾਂ ਚਾਰਦੇ ਜੰਗਲ ਵਿੱਚ ਬਿਠਾਉਂਦੇ ਹੈ। ਕੁਮਲਾਵਤ ਕਮਲਾਨਨ ਚਾਰੂ, ਕਿਹੋ ਜਿਹਾ ਜਿਹੜਾ ਮੁੱਖ ਕਮਲ ਇਹਨਾਂ ਦਾ ਕਮਲ ਆ ਗਿਆ ਹੈ। ਆਪਣਾ ਭੇਜੀਏ ਸੁਰ ਬੀ ਸੰਗਾ, ਪਤੀ ਜੀ ਹੁਣ ਗੁਆਂ ਮੱਝਾਂ ਦੇ ਨਾਲ ਇਹਨਾਂ ਨੂੰ ਨਾ ਭੇਜਣਾ ਕਰੀਏ ਗੱਲ ਤੋਂ। ਹੋਏ ਗਏ ਦੁਰਬਲ ਮ੍ਰਿਦੁਲ ਸੁਅੰਗਾ, ਕੋਮਲ ਅੰਗ ਸਾਰੇ ਇਹਨਾਂ ਦੇ ਕਿੰਨੇ ਲਿਸੇ ਜੇ ਕਮਜ਼ੋਰ ਜੇ ਹੋ ਗਏ ਹਨ। ਜਬ ਦੰਪਤ ਸਮਝੇ ਅਸ ਰੀਤੀ, ਕਹਿੰਦੇ ਦੋਵੇਂ ਜੀ ਇਸ ਰੀਤੀ ਨਾਲ ਸਮਝ ਗਏ ਵੀ ਗੱਲ ਤਾਂ ਠੀਕ ਹੈ। ਵਧੀ ਪੁੱਤਰ ਸੋ ਪਾਵਨ ਪ੍ਰੀਤੀ, ਆਪਣੇ ਸੁਪੁੱਤਰ ਨਾਲ ਬੜੀ ਪਵਿੱਤਰ ਪ੍ਰੀਤੀ ਵਧ ਗਈ ਫਲ ਗਈ ਦੋਹਾਂ ਦੀ। ਬਹੁਰ ਨ ਬਨ ਮਹਿ ਪਠਵਨ ਕੀਨਾ, ਫਿਰ ਮੁੜ ਕੇ ਮਹਾਰਾਜ ਨੂੰ ਗੁਆਂ ਮੱਝਾਂ ਚਾਰਨ ਵਾਸਤੇ ਜੰਗਲ ਵੱਲ ਨੀ ਭੇਜਣਾ ਕੀਤਾ ਹੈ। ਘਰ ਰੱਖ ਮਾਤ ਪਿਤਾ ਸੁਖ ਲੀਨਾ, ਮਾਤਾ ਪਿਤਾ ਨੇ ਮਹਾਰਾਜ ਨੂੰ ਘਰ ਦੇ ਵਿੱਚ ਹੀ ਰੱਖ ਕੇ ਸੁਖ ਲਿਆ ਹੈ। ਦੋਹਰਾ ਸੁਖ ਸਾਗਰ ਨਾਗਰ ਗੁਰੂ ਜੀ ਕਹਿੰਦੇ, ਜੋ ਗੁਰੂ ਨਾਨਕ ਸਾਹਿਬ ਜੀ ਸਿਆਣੇ ਆ, ਸੁਖਾਂ ਦੇ ਸਮੁੰਦਰ ਹੈ। ਜਗਤ ਉਜਾਗਰ ਰੂਪ, ਸੰਸਾਰ ਦੇ ਵਿੱਚ ਐਨ ਪ੍ਰਗਟ ਰੂਪ ਹਨ। ਕਰਨੇ ਭਗਤ ਪ੍ਰਕਾਸ਼ ਕੋ, ਸੰਸਾਰ ਦੇ ਵਿੱਚ ਭਗਤੀ ਦਾ ਪ੍ਰਕਾਸ਼ ਕਰਨੇ ਵਾਸਤੇ। ਬ੍ਰਿਧਤ ਦੇਹ ਅਨੂਪ, ਰਹਿਤ ਉਹਨਾਂ ਦਾ ਜਿਹੜਾ ਸਰੀਰ ਹੈ ਕਹਿੰਦੇ ਵੱਧ ਫੁੱਲ ਰਿਹਾ ਵੱਡਾ ਹੋ ਰਿਹਾ ਹੈ। ਇਸ ਤਰ੍ਹਾਂ ਇਹ ਕਵੀ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਅਕੀਲੇ ਦੋਹਰੇ ਵਿੱਚ ਮਹਿਮਾ ਦੇ ਲਫ਼ਜ਼ ਕਹਿ ਕੇ ਪ੍ਰਸੰਗ ਨੂੰ ਸਮਾਪਤ ਕਰ ਦਿੱਤਾ ਹੈ। ਅਤੇ ਸਮਾਂ ਵੀ ਜਿੰਨਾ ਕੁ ਆਪਾਂ ਨਿਯਤ ਕੀਤਾ ਉਹ ਵੀ ਸੰਪੂਰਨ ਹੀ ਹੋ ਗਿਆ। ਸੋ ਅਗਲਾ ਜਿਹੜਾ ਪ੍ਰਸੰਗ ਹੈ ਇਸੇ ਤਰ੍ਹਾਂ ਸੰਗਤ ਰੂਪ ਵਿੱਚ ਆਪਾਂ ਜੁੜ ਕੇ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ, ਲਾਹਾ ਲਵਾਂਗੇ। ਹੁਣ ਇੱਥੇ ਸਮਾਪਤੀ ਕਰਕੇ ਆਪਾਂ ਮਹਾਰਾਜ ਅੱਗੇ ਅਰਦਾਸ ਕਰੀਏ ਜੀ। ਸੁਖ ਸਾਗਰ ਨਾਗਰ ਗੁਰੂ ਜਗਤ ਉਜਾਗਰ ਰੂਪ, ਕਰਨੇ ਭਗਤ ਪ੍ਰਕਾਸ਼ ਕੋ ਬ੍ਰਿਧਤ ਦੇਹ ਅਨੂਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਆਚਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਗ ਦੁਖ ਪੰਜਨ ਗੁਣਤਾ, ਹੇ ਸੰਗੀ ਹੇ ਨਿਰੰਕ ਹੇ ਨਿਰਗੁਣ ਸਭ ਠੇ, ਹੇ ਗੋਬਿੰਦ ਹੇ ਗੁਣ ਨਿਧਾਨ ਜਾਂ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ ਜੇ ਦਾਰ ਆਧਾਰ, ਹੇ ਠਾਕੁਰ ਹਾਂ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਐ ਪਰੋਇ, ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਿਆਲ, ਇੱਕ ਅੱਖਰ ਹਰ ਮਨ ਵਸਤ ਨਾਨਕ ਉਚ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵਨ ਦੇ ਗੁਰੂ ਪਾਰ ਉਤਾਰਨ ਹਾਰ, ਜੋ ਸਰਦਾ ਕਰ ਸੇਵਨ ਦੇ ਗੁਰੂ ਪਾਰ ਉਤਾਰਨ ਹਾਰ, ਠਾਕੁਰ